ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸ੍ਰੀ ਚਰਨਨ ਪਰਸਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ ਪ੍ਰਿਥੀ ਮਲ ਸਹਿਗਲ ਉਬੈ ਰਾਮਾ ਡਿੱਡੀ ਤੀਨ ਆਏ ਸ੍ਰੀ ਗੁਰ ਦਰਸ ਕੋ ਜਗ ਆਸਾ ਮਨ ਲੀਨ ਪ੍ਰਿਥੀ ਮਲ ਸਹਿਗਲ ਉਬੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਹੀ ਮਹਾਨ ਸੁੰਦਰ ਜੀ ਵਾਨ ਸਜ ਰਹੇ ਹੈ ਜੁਗੋ ਜੁਗ ਅਟਲ ਤੇ ਸਾਚਵਰ ਸਤਰ ਤਖ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਤਿਕਾਰ ਸਹਿਤ ਅਕਾਲ ਸੇਵਾ ਹੋਈ ਹੈ। ਉਪਰੰਤ ਗੁਰਬਾਣੀ ਦੇ ਪਾਠ ਜਾਪ ਹੋਇਆ ਹੈ, ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ, ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਕੇ ਲਾਹਾ ਹਾਸਿਲ ਕਰ ਰਹੇ ਹਾਂ। ਇਸ ਤਰ੍ਹਾਂ ਭਾਈ ਬਾਲਾ ਜੀ ਨੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਉਹਨਾਂ ਤੋਂ ਭਰੋਸਾਈ ਗੁਰਸਿੱਖ ਹੋਏ ਹੈ, ਉਹਨਾਂ ਦੇ ਕੁਝ ਪ੍ਰਸੰਗ ਲਿਖੇ ਨੇ, ਜੇ ਉਹਨਾਂ ਨੂੰ ਜਿਹੋ ਜਿਹਾ ਅਧਿਕਾਰੀ ਜਾਣਿਆ ਉਹੀ ਜਿਹੀ ਉਪਦੇਸ਼ ਦੇ ਕੇ ਉਹਨਾਂ ਨੂੰ ਭਾਵ ਭਗਤੀ ਵਾਲੇ ਬਣਾ ਦਿੱਤਾ, ਸੰਸਾਰ ਤੋਂ ਪਾਰ ਲੰਘਾ ਦਿੱਤਾ, ਜਨਮ ਮਰਨ ਤੋਂ ਰਹਿਤ ਕਰ ਦਿੱਤਾ। ਇਸੇ ਤਰ੍ਹਾਂ ਜਿਹੜੇ ਕੋਈ ਸਿਆਣੇ ਗੁਰਸਿੱਖ ਆਪਣੀਆਂ ਸ਼ੰਕਾ ਨਿਵਰਤ ਕਰਨ ਲਈ ਗੁਰੂ ਮਹਾਰਾਜ ਜੀ ਅੱਗੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਕਰਦੇ ਰਹੇ, ਗੁਰੂ ਮਹਾਰਾਜ ਜੀ ਜਿਸ ਤਰ੍ਹਾਂ ਉਹਨਾਂ ਗੁਰਸਿੱਖਾਂ ਨੂੰ ਯਥਾਰਥ ਸੁੰਦਰ ਦਿੰਦੇ ਰਹੇ, ਉਹ ਪ੍ਰਸੰਗ ਵੀ ਭਾਈ ਬਾਲਾ ਜੀ ਨੇ ਲਿਖੇ ਨੇ। ਲਿਖਾਏ ਨੇ ਸੁਣਾਏ ਨੇ, ਇਸੇ ਤਰ੍ਹਾਂ ਉਹਨਾਂ ਦਾ ਹੀ ਲੱਸਾ ਦਸਾਂ ਭਾਈ ਗੁਰਦਾਸ ਜੀ ਦੀਆਂ ਬਾਰਾਂ ਵਿੱਚ ਜੋ ਗੁਰਸਿੱਖਾਂ ਦੇ ਕੁਝ ਪ੍ਰਸੰਗ ਹੈ ਉਹਨਾਂ ਦਾ ਉਲਸਾ ਕਵੀ ਸੰਤੋਖ ਸਿੰਘ ਜੀ ਨੇ ਕਵਿਤਾ ਦੇ ਨਿਯਮ ਵਿੱਚ ਲਿਆ ਕੇ ਸੋਹਣੇ ਛੰਦਾਬੰਦੀ ਵਿੱਚ ਕੰਥਨ ਕੀਤਾ ਹੈ, ਬਿਆਨ ਕੀਤਾ ਹੈ, ਉਹ ਆਪਾਂ ਪ੍ਰਸੰਗ ਸੁਣਨੇ ਸ਼ੁਰੂ ਕੀਤੇ ਹੈ। ਜਿਵੇਂ ਇੱਕ ਤਾਰੂ ਨਾਮ ਪੋਪਟ ਜੀ ਦੀ ਜਾਤ ਸੀ, ਗੌਰ ਸੀ, ਛੋਟੀ ਜਿਹੀ ਉਮਰ ਦਾ ਹੀ ਬੱਚਾ ਜਦੋਂ ਸਵਾ ਪੈਰ ਦੇ ਤੜਕੇ ਸਵੇਰੇ ਗੁਰਬਾਣੀ ਦਾ ਕੀਰਤਨ ਸ਼ੁਰੂ ਹੋ ਜਾਂਦਾ ਸੀ, ਮਹਾਰਾਜ ਦੇ ਪਿਛਲੇ ਪਿੱਠ ਪਿੱਛੇ ਆ ਕੇ ਖੜ ਜਾਂਦਾ ਸੀ। ਜਦੋਂ ਸਮਾਪਤੀ ਹੋ ਜਾਂਦੀ ਫਿਰ ਪਿੱਛੇ ਹੀ ਵਾਪਸ ਚਲਾ ਜਾਂਦਾ। ਇੱਕ ਦਿਨ ਗੁਰੂ ਮਹਾਰਾਜ ਜੀ ਨੇ ਇਹਨੂੰ ਆਪਣੇ ਕੋਲ ਬੁਲਾ ਕੇ ਸੱਦ ਲਿਆ ਵੀ ਉਮਰ ਤਾਂ ਤੇਰੀ ਬੱਚਾ ਹੈ ਅਤੇ ਹੁਣ ਬੱਚਿਆਂ ਨੂੰ ਤਾਂ ਨੀਂਦ ਪਿਆਰੀ ਹੁੰਦੀ ਹੈ, ਖਾਣਾ ਪੀਣਾ ਜ਼ਿਆਦਾ ਚੰਗਾ ਲੱਗਦਾ ਹੁੰਦਾ, ਇਹ ਖੇਡ ਚੰਗੀ ਲੱਗਦੀ, ਤਿੰਨੇ ਚੀਜ਼ਾਂ ਤੋਂ ਛੱਡ ਕੇ ਅਤੇ ਇੱਥੇ ਕੀਰਤਨ ਆ ਕੇ ਸੁਣ ਰਿਹਾ ਅਤੇ ਬਾਕੀ ਪਿੱਠ ਪਿੱਛੇ ਆ ਕੇ ਤੂੰ ਬੈਠਦਾ ਨਹੀਂ, ਖੜ੍ਹਾ ਰਹਿੰਦਾ ਹੈ। ਇਸ ਨੇ ਦੱਸਿਆ ਕਿ ਮਹਾਰਾਜ ਇੱਕ ਦਿਨ ਮੇਰੀ ਮਾਂ ਢਿੱਲੀ ਮੱਠੀ ਹੋ ਗਈ। ਉਹਨੇ ਕਿਹਾ ਪੁੱਤਰ ਆ ਗੁਆਂਢ ਵਿੱਚੋਂ ਥੋੜ੍ਹੀ ਜਿਹੀ ਅੱਗ ਲਿਆ ਕੇ ਅਤੇ ਫਿਰ ਉਹਨੂੰ ਤੂੰ ਪ੍ਰਜਵਲਿਤ ਕਰ। ਮੈਂ ਮਹਾਰਾਜ ਅੱਗ ਲਿਆ ਕੇ ਵੱਡੀਆਂ ਲੱਕੜਾਂ ਜਿਹੀਆਂ ਰੱਖੀ, ਉੱਪਰ ਫੂਕ ਮਾਰ ਲੱਗਿਆ, ਉਹ ਬਲੇ ਨਾ। ਮਾਂ ਨੇ ਮੈਨੂੰ ਕਹਿ ਦਿੱਤਾ ਪੁੱਤਰ ਉਹ ਨਹੀਂ, ਨਿੱਕੀਆਂ ਨਿੱਕੀਆਂ ਲੱਕੜੀਆਂ ਜੋ ਉੱਤੇ ਰੱਖ, ਜਦੋਂ ਉਹਨਾਂ ਨੂੰ ਅੱਗ ਲੱਗੇ ਫਿਰ ਤੂੰ ਵੱਡੀਆਂ ਰੱਖੀ, ਇਸ ਤਰ੍ਹਾਂ ਅੱਗੇ ਪ੍ਰਜਵਲਿਤ ਹੋ ਜਾਏਗੀ। ਪਰ ਮੈਂ ਮਾਂ ਦੇ ਆਖੇ ਲੱਗੇ ਜਦੋਂ ਉਵੇਂ ਕੀਤਾ ਵੀ ਝੱਟ ਬੜਬੜ ਪਈ। ਫਿਰ ਮੇਰੇ ਮਨ ਵਿੱਚ ਸਹਿਜੇ ਮਹਾਰਾਜ ਖਿਆਲ ਉੱਠਿਆ ਵੀ ਜਿਹੜਾ ਕਾਲ ਹੈ ਇਹਦੇ ਅੱਗ ਹੈ, ਇਹਦਾ ਇੱਕੋ ਜਿਹਾ ਸੁਭਾਅ ਹੈ, ਕਾਲ ਵੀ ਨਹੀਂ ਸਮਾਂ ਦੇਖਦਾ ਹੈ, ਜਦੋਂ ਮਰਜ਼ੀ ਮੌਤ ਰਾਹੀਂ ਮਾਰ ਲਏ ਅਤੇ ਅੱਗ ਵੀ ਕਿਸੇ ਨਾਲ ਲਿਹਾਜ਼ ਨਹੀਂ ਕਰਦੀ ਹੈ, ਜਿਹੜਾ ਮਰਜ਼ੀ ਇਹਦੇ ਵਿੱਚ ਹੱਥ ਪੈਰ ਪਾ ਦੇ ਉਹਨੂੰ ਸਾੜ ਦਿੰਦੀ, ਤਾਂ ਉਹਦੀ ਮਿੱਤਰ ਦੋਸਤ ਕੋਈ ਨਹੀਂ ਦੇਖਦੀ ਅੱਗ। ਅਤੇ ਮੇਰੇ ਵਿੱਚ ਇਹ ਘਿਓ ਪਾਉਂਦਾ ਹੈ, ਸੋਹਣੀ ਸੁਗੰਧੀ ਦਾ ਸੁਗੰਧੀ ਪਾਉਂਦਾ, ਹਵਨ ਕਰਦਾ ਜਾਂ ਕਰਦਾ ਮੇਰੇ ਨਾਲ, ਅੱਗ ਦਾ ਸੁਭਾਅ ਅਤੇ ਕਾਲ ਦਾ ਸੁਭਾਅ ਇੱਕੋ ਜਿਹਾ। ਇਸ ਕਰਕੇ ਮੇਰੇ ਮਨ ਵਿੱਚ ਖਿਆਲ ਉੱਠਿਆ ਵੀ ਜੇ ਛੋਟੀਆਂ ਲੱਕੜਾਂ ਨੂੰ ਅੱਗ ਸਾੜੀ ਜਾਂਦੀ ਹੈ ਵੱਡੀਆਂ ਨੂੰ ਵੀ, ਛੋਟੀਆਂ ਨੂੰ ਪਹਿਲਾਂ ਸਾੜਦੀ ਹੈ ਵੱਡੀਆਂ ਨੂੰ ਮਗਰ ਲੱਗਦੀ ਹੈ, ਕਿਤੇ ਮੈਨੂੰ ਨਾ ਬਹੁਤ ਅੱਗ ਵਾਂਗੂ ਪਹਿਲਾਂ ਹੀ ਲੱਗ ਜਾਏ, ਪਹਿਲਾਂ ਨਾ ਸਾੜੇ। ਇਸ ਕਰਕੇ ਮਹਾਰਾਜ ਮੈਂ ਇਸ ਪਾਸੇ ਲੱਗ ਗਿਆ, ਮਾਂ ਨੂੰ ਪੁੱਛ ਪੁਛਾ ਕੇ ਕੀ ਪਤਾ ਵੱਡਾ ਹੋਵਾਂ ਕਿ ਨਾ ਹੋਵਾਂ, ਪਹਿਲਾਂ ਹੀ ਮੌਤ ਆ ਜਾਏ ਮਰ ਜਾਵਾਂ, ਕਿਉਂ ਨਾ ਹੋਵੇ, ਮੈਂ ਕੋਈ ਸਮਾਂ ਚੰਗੀ ਸੰਗਤ ਕਰ ਲਾਂ, ਲਾਭ ਲੈ ਲਾਂ। ਇਸ ਕਰਕੇ ਮਹਾਰਾਜ ਮੈਂ ਸੰਗਤ ਵਿੱਚ ਆਉਣ ਲੱਗ ਪਿਆ ਅਤੇ ਜਿਹੜਾ ਪਿਛਲਾ ਤਰਫ ਆ ਕੇ ਖੜ੍ਹਨਾ ਹੈ ਇਹਦਾ ਕਾਰਨ ਹੈ ਵੀ ਮੈਨੂੰ ਨੀਂਦ ਆਉਂਦੀ ਹੈ, ਤੜਕੇ ਖੜਨ ਕਰਕੇ ਫਿਰ ਨੀਂਦ ਨਹੀਂ ਆਉਂਦੀ। ਅਤੇ ਹੁਣ ਮੈਂ ਸੰਗਤ ਦੇ ਵਿਚਕਾਰ ਜੇ ਖੜ੍ਹਾਂ ਅਤੇ ਦੂਜੀ ਸੰਗਤ ਕਹੂਗੀ ਇਹ ਅਸੀਂ ਸਾਰੇ ਬੈਠੇ ਚੌਂਕਾਉਣੇ ਮਾਰ ਕੇ ਇਹ ਬੱਚਾ ਵਿਚਾਲੇ ਖੜ੍ਹਾ। ਇਸ ਕਰਕੇ ਮਹਾਰਾਜ ਵੀ ਬੁਰਾ ਨਾ ਲੱਗਾ, ਆਪਦੇ ਪਿਛਲੇ ਤਰਫ ਆ ਕੇ ਮੈਂ ਖੜ ਖੁੜ ਜਾਂਦਾ ਅਤੇ ਸੁਣ ਸੁਣਾ ਕੇ ਚਲੇ ਜਾਂਦਾ। ਮਹਾਰਾਜ ਕਦੇ ਵੀ ਵੇਖ ਲਓ ਇਹ ਬੱਚੇ ਨੂੰ ਕਿਵੇਂ ਸਤਸੰਗ ਦਾ ਰੰਗ ਲੱਗਾ ਹੋਇਆ। ਫਿਰ ਦੂਜਿਆਂ ਨੂੰ ਉਪਦੇਸ਼ ਦੇਣ ਵਾਸਤੇ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਇੱਕ ਸਲੋਕ ਉਚਾਰਨ ਕੀਤਾ, ਨਾਨਕ ਜੇ ਮਛਲੀ ਝੀਵਰ ਤ੍ਰਿਸ਼ਨਾ ਕਾਲ, ਮਨੁਆ ਅੰਧ ਨ ਚੇਤੀ ਪੜਾ ਅਚਿੰਤਾ ਜਾਲ, ਨਾਨਕ ਚਿੱਤ ਅਚੇਤ ਅਚਿੰਤਾ ਵਧਦਾ ਜਾਏ, ਨਜ਼ਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ। ਇਹ ਜਿਹੜਾ ਤ੍ਰਿਸ਼ਨਾਲੂ ਜੀਵ ਹੈ ਇਹ ਤਾਂ ਇੱਕ ਮੱਛੀ ਵਾਂਗ ਹੈ, ਤੇ ਜਿਹੜਾ ਕਾਲ ਮਾਰਨ ਵਾਲਾ ਉਹ ਚੀਵਰ ਵਾਂਗ ਹੈ, ਮੇਰੇ ਵਾਂਗ ਹੈ। ਇਹ ਜਿਹੜਾ ਲੋਭੀ ਲਾਲਚੀ ਜੀ ਹੈ, ਮੱਛੀ ਵਾਂਗ ਹੈ, ਜਿਵੇਂ ਉਹ ਕੁੰਡੀ ਵਿੱਚ ਫਸ ਜਾਂਦੀ ਹੈ ਨਮੋ ਸੰਘ ਜਾੜ ਆ ਕੇ, ਐਵੇਂ ਹੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਦਾਰਥ ਹੈ ਇਹਦੇ ਲਾਲਚ ਲਈ ਜਾ ਕੇ ਜੀ ਫਸ ਜਾਂਦਾ ਹੈ। ਤ੍ਰਿਮਤ ਰੂਪ ਕੁੰਡੀ ਹੈ, ਉਹਦੇ ਨਾਲ ਸੰਧ ਕਰਨ ਰੂਪ ਸਮਝ ਲਓ ਵੀ ਉਹ ਸੰਘ ਹੋਣਾ ਹੈ, ਉਹਦੇ 'ਚ ਫਸ ਜਾਂਦਾ ਹੈ। ਉੱਥੇ ਕਣਕਾਂ ਸਾਧ ਕੋਟ ਦਿਨ ਦੁੱਖ ਪਾਵੇ ਵਾਲੀ ਗੱਲ ਸ਼ੁਰੂ ਹੋ ਜਾਂਦੀ ਹੈ, ਫਸਿਆ ਰਹਿੰਦਾ ਮੂੰਹ ਵਾਦੇ ਮੂੰਹ ਵਿੱਚ ਚਲਾ ਜਾਂਦਾ ਹੈ। ਇਸੇ ਤਰ੍ਹਾਂ ਇੱਕ ਭਾਈ ਮੂਲਾ ਕੀੜਾ ਗੁਰਸਿੱਖ ਸੀ, ਉਹ ਆਏ ਗਏ ਸਾਧੂਆਂ ਸੰਤਾਂ ਦੀ ਬਹੁਤ ਸੇਵਾ ਕਰਦਾ ਸੀ। ਇੱਕ ਠੱਗ ਜਿਹੜਾ ਹੈ ਉਹ ਵੀ ਸਿੱਖ ਦਾ ਭੇਖ ਜਿਹਾ ਧਾਰ ਕੇ ਇਹਦੇ ਘਰ ਆ ਵੜਿਆ ਸੀ। ਇਸ ਮੂਲੇ ਕੀੜੇ ਗੁਰਸਿੱਖ ਨੇ ਬਹੁਤ ਵਧੀਆ ਦੀ ਸੇਵਾ ਟਹਿਲ ਕੀਤੀ। ਰਾਤ ਨੂੰ ਜਦੋਂ ਇਹਦੇ ਘਰ ਵਾਲੀ ਉਹ ਸੌਣ ਜੇ ਲੱਗੀ, ਗਹਿਣੇ ਜੇ ਗਾਹ ਗੂ ਕੇ ਹੱਥਾਂ ਅੱਖ ਚੋਂ ਉਹ ਇੱਕ ਪਾਸੇ ਸੰਭਾਲ ਕੇ ਜੇ ਰੱਖਦੇ, ਜਿਹੜਾ ਸਿੱਖ ਠੱਗ ਬਣਿਆ ਹੋਇਆ ਸੀ ਇਹਨੇ ਦੇਖ ਲਏ, ਅੱਧੀ ਕੁ ਰਾਤ ਚੁੱਕ ਕੇ ਡੱਬੇ ਜੇ ਜਦੋਂ ਨਿਕਲ ਲੱਗਿਆ, ਉੱਧਰ ਦਰਵਾਜ਼ੇ 'ਤੇ ਜਿੰਦਾ ਲੱਗਿਆ ਸੀ। ਫਿਰ ਸਿੱਖ ਨੂੰ ਮੂਲੇ ਨੂੰ ਹਿਲਾਇਆ ਚਲਾਇਆ ਵੀ ਮੈਂ ਬਾਹਰ ਮੈਦਾਨ ਦੀ ਕਿਰਿਆ ਜਾਣਾ, ਇੰਦਰਾ ਖੋਲ ਮੈਨੂੰ ਬਾਹਰ ਜਾਵਾਂ। ਇਹਨੇ ਭਾਵੇਂ ਕਿਹਾ ਵੀ ਅੰਦਰੇ ਕਿਰਿਆ ਕਰ ਲਾ, ਸਵੇਰੇ ਕੋਈ ਭੰਗੀ ਭੁੰਗੀ ਆ ਜਾਊਗਾ ਉਹ ਆਪੇ ਚੁੱਕ ਚੁਕਾ ਲਏਗਾ। ਪਰ ਕਿਰਿਆ ਕਿਹੜੀ ਕਰਨੀ ਸੀ, ਉਹ ਤਾਂ ਢੰਗ ਤਰੀਕਾ ਸੀ ਗਹਿਣੇ ਲੈ ਕੇ ਬਾਹਰ ਨਿਕਲਣ ਦਾ। ਕਹਿਣ ਲੱਗੇ ਵੀ ਆ ਤਾਂ ਮੈਨੂੰ ਕਰਦੇ ਇੱਥੇ ਵਿਹਰੇ ਵੀ ਸ਼ਰਮ ਆਉਂਦੀ ਹੈ, ਮੈਂ ਤਾਂ ਬਾਹਰ ਹੀ ਜਾਣਾ ਮੈਦਾਨ। ਉਹ ਜਦੋਂ ਜਿੰਦਰਾ ਜਿਹਾ ਖੋਲ ਦਿੱਤਾ ਨਿਕਲਣ ਲੱਗਿਆ, ਰੱਬ ਦੀ ਨੇਤ ਐਸੀ ਹੋਈ ਉਹ ਕੱਚ ਵੀ ਜਿਹੜਾ ਡੱਬਾ ਜਿਹਾ ਦਿੱਤਾ ਸੀ ਉਹ ਡਿੱਗ ਪਿਆ, ਅਤੇ ਮੂਲੇ ਗੁਰਸਿੱਖ ਨੇ ਉਵੇਂ ਚੱਕ ਕੇ ਨੂੰ ਫੇਰ ਫੜਾ ਦਿੱਤਾ। ਬਹੁਤ ਨਸਾਂ ਗਿਆ, ਜਦੋਂ ਦਿਨ ਚੜਿਆ ਨਹਾ ਧੋ ਕੇ ਉਹ ਘਰਵਾਲੀ ਦੇਖਣ ਲੱਗੀ, ਉਹ ਸੋਨੇ ਦੇ ਗਹਿਣਿਆਂ ਦਾ ਡੱਬਾ ਜਿਹਾ ਨਾ ਦਿਸੇ। ਕਹਿਣ ਲੱਗੀ ਇਹ ਕੌਣ ਲੈ ਗਿਆ ਹੈ। ਮੂਲੇ ਨੂੰ ਭਾਵੇਂ ਪਤਾ ਹੀ ਸੀ ਵੀ ਉਹ ਜਿਹੜਾ ਰਾਤ ਨੂੰ ਨਿਕਲਿਆ ਘਰੋਂ ਉਹੀ ਲੈ ਕੇ ਗਿਆ, ਮੈਂ ਹੀ ਫੜਾਇਆ। ਕਹਿਣ ਲੱਗਿਆ ਆਪਾਂ ਕੂਕ ਸੁੱਤੇ ਰਹੇ, ਰਾਤ ਨੂੰ ਚੋਰ ਆ ਗਏ ਉਹ ਲੈ ਗਏ। ਉਹ ਜਿਹੜਾ ਗੁਰੂ ਕਾ ਸਿੱਖ ਸੀ ਉਹਨੂੰ ਬਈ ਜਦੋਂ ਚੋਰ ਆਏ ਸੀ ਪਤਾ ਚੱਲ ਗਿਆ, ਇਸ ਕਰਕੇ ਉਹ ਅੱਧੀ ਰਾਤ ਹੀ ਨਿਕਲ ਗਿਆ ਵੀ ਕੱਲ੍ਹ ਨੂੰ ਮੈਨੂੰ ਪੁੱਛ ਪੜਤਾਲ ਕਰਨਗੇ, ਮੈਨੂੰ ਚੋਰ ਬਣਾਉਣਗੇ, ਉਹ ਸਿੱਖ ਥੋੜ੍ਹਾ ਚੋਰ ਹੈ। ਲੈ ਵੀ ਤੈਨੂੰ ਆ ਗਹਿਣੇ ਗੱਟੇ ਨਵੇਂ ਕਢਵਾ ਦਿੰਦੇ, ਤੂੰ ਪਾ ਉਹਨਾਂ ਦਾ ਖਹਿੜਾ ਛੱਡ। ਜਦੋਂ ਗੁਰੂ ਮਹਾਰਾਜ ਜੀ ਕੋਲ ਮੂਲਾ ਕੀੜਾ ਗੁਰਸਿੱਖ ਆਇਆ, ਮਹਾਰਾ ਬਹੁਤ ਖੁਸ਼ ਹੈ। ਕਹਿਣ ਲੱਗੇ ਵੀ ਤੂੰ ਸਾਡਾ ਪੜਦਾ ਟਿਕਿਆ, ਅਸੀਂ ਗੁਰੂ ਤੇਰਾ ਪੜਦਾ ਟਕਾਂਗੇ। ਭਾਵ ਜੇ ਵੀ ਜਿਹੜਾ ਠੱਗ ਸੀ ਉਹ ਭੇਖਾ ਧਾਰੀ ਸਿੱਖ ਬਣਿਆ, ਬਨੋਟੀ ਸਿੱਖ ਸੀ, ਅਤੇ ਫਿਰ ਵੀ ਉਹਦੇ ਸਿਰ 'ਤੇ ਦੋਸ਼ ਨਹੀਂ ਲਾਇਆ ਹੈ ਵੀ ਇਹ ਸਿੱਖ ਚੋਰੀ ਕਰਕੇ ਗਿਆ ਹੈ, ਵੀ ਉਹ ਲੈ ਗਿਆ ਹੈ। ਇਹ ਤਾਂ ਠੱਗ ਹੀ ਸੀ, ਅਸਲੀ ਤਾਂ ਹੈ ਨਹੀਂ ਸੀ, ਬਨੋਟੀ ਸੀ, ਪਰ ਭੇਖ ਲਿਬਾਸ ਸਿੱਖ ਦਾ ਧਾਰਿਆ ਕਰਕੇ ਉਸਨੇ ਉਹਦੇ ਜਿੰਮੇ ਦੋਸ਼ ਨਹੀਂ ਲਾਇਆ ਵੀ ਇਹਨੇ ਚੋਰੀ ਕੀਤੀ ਹੈ। ਇਸ ਤਰ੍ਹਾਂ ਦੇਖ ਸੁਣ ਕੇ ਅੰਡਟ ਕੀਤਾ, ਅਤੇ ਨਾ ਕੋਈ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵੀ ਸਭ ਕੁਝ ਦੇਖ ਲੈਣਾ, ਅੱਖਾਂ ਨਾਲ ਸੁਣ ਵੀ ਲੈਣਾ, ਸਭ ਕੁਝ ਵਿਸਥਾਰਤ ਹੈ। ਇਹਨੂੰ ਅੰਡਟ ਕਰਨਾ ਅਤੇ ਅਣਸੁਣ ਕਰਨਾ ਇਹ ਬਹੁਤ ਔਖਾ ਜਿਹਾ ਕੰਮ ਹੈ, ਮੂਲੇ ਕੂੜੇ ਗੁਰਸਿੱਖ ਨੇ ਕੀਤਾ ਸੀ। ਇਹ ਆਪੋ ਆਪਣੀ ਅਵਸਥਾ ਹੈ, ਇਹ ਉੱਚ ਅਵਸਥਾ ਹੋਣ ਕਰਕੇ ਜਿਵੇਂ ਇਸੇ ਤਰ੍ਹਾਂ ਭਾਈ ਰਾਮ ਕੌਰ ਜੀ ਉਦੋਂ ਵੀ ਉੱਤੇ ਸੀ, ਉਹ ਸਭ ਕੁਛ ਹੀ ਲੈ ਗਏ ਸੀ, ਫਿਰ ਵੀ ਕਹਿੰਦੇ ਸਾਡਾ ਤਾਂ ਗਿਆ ਹੀ ਕੁਛ ਨਹੀਂ। ਉਹ ਬਾਜਾਂ ਦੇ ਅੱਡਿਆਂ ਵੱਲੀ ਜੀ ਨਿਗਾਹ ਜੀ ਚਲੀ ਗਈ ਸੀ, ਦੇਖ ਕੇ ਕਹਿੰਦੇ ਵੀ ਬਾਜਾਂ ਦੀਆਂ ਡੋਰਾਂ ਜੀਆਂ ਨਹੀਂ ਦਿਸਦੀਆਂ, ਉਹ ਵੀ ਵਾਪਸ ਕਰਾ ਦੇ। ਉਹ ਪਠਾਨ ਦੇਖ ਕੇ ਸੁਣ ਕੇ ਆਸ਼ਚਰਜ ਹੋ ਗਿਆ ਵੀ ਵੇਖੋ ਘਰ ਦਾ ਸਭ ਕੁਛ ਲੁੱਟ ਪੁੱਟ ਕੇ ਲੈ ਗਏ, ਇਹਨਾਂ ਨੂੰ ਕੋਈ ਪਤਾ ਹੀ ਨਹੀਂ, ਆਪਣੀ ਮੌਜ ਵਿੱਚ ਬੈਠੇ ਆ, ਫਿਰ ਵੀ ਕਹਿੰਦੇ ਸਾਡਾ ਤਾਂ ਕੁਝ ਨਹੀਂ ਗਿਆ। ਇੱਧਰ ਨਿਗਾਹ ਜੀ ਆਈ ਹੈ ਅੱਡੇ ਉੱਪਰ, ਅਤੇ ਉਹ ਕਹਿੰਦੇ ਵੀ ਬਾਜਾਂ ਦੀਆਂ ਡੋਰਾਂ ਨਹੀਂ ਹੈਗੀਆਂ। ਧਾਨੇ ਗੁਰੂ ਕਾ ਸਿੱਖ ਹੈ ਜਿਹਦੀ ਐਸੀ ਉੱਚੀ ਅਵਸਥਾ ਹੈ ਸੰਸਾਰ ਵੱਲ ਅਤੇ ਸੰਸਾਰ ਦੇ ਪਦਾਰਥਾਂ ਚੀਜ਼ਾਂ ਵੱਲ ਇਹ ਬਿਰਤੀ ਨਹੀਂ ਆ ਰਹੀ ਹੈ। ਇਸ ਤਰ੍ਹਾਂ ਇਹ ਗੁਰਸਿੱਖ ਭਾਈ ਮੂਲੇ ਕੀੜੇ ਦਾ ਆਪਾਂ ਸੁਣਿਆ, ਜਿਵੇਂ ਮਹਾਰਾਜ ਨੇ ਬਚਨ ਕੀਤੇ ਵਰ ਰੂਪ, ਉਹ ਵੀ ਆਪਾਂ ਬਚਨ ਸੁਣੇ ਹੈ। ਜਿਵੇਂ ਹੋਰ ਗੁਰਸਿੱਖਾਂ ਦੇ ਪ੍ਰਸੰਗ ਆ ਰਹੇ ਹੈ, ਉਹ ਜਿਵੇਂ ਆਉਂਦੇ ਆਪਾਂ ਮਨ ਲਾ ਕੇ ਸੁਣੀਏ ਜੀ। ਪ੍ਰਿਥੀ ਮਲ ਸਹਿਗਲ ਉਬੈ। ਹਾਂ, ਪਹਿਲਾ ਗੁਰਸਿੱਖ ਜਿਸਦਾ ਨਾਮ ਸੀ ਪ੍ਰਿਥੀ ਮਲ, ਦੂਸਰਾ ਸੀ ਭਾਈ ਸਹਿਗਲ ਗੁਰਸਿੱਖ ਜੀ ਰਾਮਾ ਡਿੱਡੀ ਤੀਨ, ਤੀਸਰਾ ਗੁਰਸਿੱਖ ਭਾਈ ਰਾਮਾ ਜੀ ਜੋ ਡਿੱਡੀ ਗੋਤ ਦਾ ਸੀ। ਇਹ ਤਿੰਨੇ ਜਾਣੇ ਭਾਈ ਮਨੀ ਸਿੰਘ ਜੀ ਨੇ ਆਪਣੀ ਜਨਮ ਸਾਖੀ ਵਿੱਚ ਇਹ ਸਹਿਗਲ ਯਾਨੀ ਪ੍ਰਿਥੀ ਮਲ ਦਾ ਗੋਤ ਲਿਖਿਆ ਹੈ, ਅਤੇ ਰਾਮਾ ਜੀ ਦਾ ਡਿੱਡੀ ਗੋਤ ਲਿਖਿਆ ਹੈ। ਇੱਥੇ ਕਵੀ ਜੀ ਨੇ ਤਿੰਨ ਨਾਂ ਦਿੱਤੇ ਆ ਵੀ ਜਿਹੜਾ ਸਹਿਗਲ ਨਾਮ ਸੀ ਗੁਰਸਿੱਖ ਦਾ, ਚਲੋ ਭਾਵੇਂ ਗੋਤ ਹੋਇਆ ਜਾਂ ਨਾ ਹੋਇਆ, ਉਪਦੇਸ਼ ਦੋਹਾਂ ਦੂਜਾ ਤਿੰਨਾਂ ਦਿਨ ਵਿੱਚ ਇਹਦੇ ਕੋਈ ਫਰਕ ਨਹੀਂ ਹੈ। ਐਵੇਂ ਕੋਈ ਇਹਦੇ 'ਤੇ ਹੁਣ ਮਗਜ਼ ਮਾਰੀ ਜਾਵੇ, ਨਹੀਂ ਜੀ ਦੋ ਹੀ ਸੀ ਤਿੰਨ ਨਹੀਂ ਸੀ, ਐਵੇਂ ਚੱਕਾ ਮਾਰਨ ਦਾ ਕੋਈ ਫਾਇਦਾ ਨਹੀਂ ਹੈ। ਜਾਂ ਕਈ ਵਾਰੀ ਐਸਾ ਵੀ ਹੁੰਦਾ ਵੀ ਕਿਸੇ ਦਾ ਗੋਤ ਗੁਰਜਾ ਹੋਵੇ, ਉਹ ਵੀ ਕਈ ਨਾ ਹੀ ਉਪਨਾਮ ਹੁੰਦਾ ਹੈ। ਕਈਆਂ ਦੇ ਉਹ ਪਿੰਡ ਦਾ ਨਾਂ ਹੁੰਦਾ ਅਤੇ ਉਹਦਾ ਨਾਂ ਹੀ ਰੱਖੀ ਜਾਂਦੇ, ਉਵੇਂ ਕਹੀ ਜਾਂਦੇ ਹੈ। ਇੱਥੇ ਇੱਕ ਲੇਲ ਪਿੰਡ ਦਾ ਹੁੰਦਾ ਸੀ ਬਜ਼ੁਰਗ, ਉਹਨੂੰ ਉਹ ਲੇਲੇ ਵਾਲਿਆ ਲੇਲ ਵਾਲਿਆ ਕਹਿੰਦੇ ਸੀ, ਨਾ ਕੋਈ ਵੀ ਨਹੀਂ ਲੈਂਦਾ ਸੀ ਜੱਥੇ 'ਚ। ਇੱਕ ਉਹ ਛਾਪੇ ਦਾ ਹੁੰਦਾ ਸੀ ਮਹਿੰਦਰ ਸਿੰਘ, ਉਹਨੂੰ ਪੁੱਛਿਆ ਉਹ ਛਾਪੇ ਸਾਰੇ ਅਸੀਂ ਕਹਿੰਦੇ ਸੀ। ਇਸ ਤਰ੍ਹਾਂ ਜੱਥੇ 'ਚ ਮੇਰੇ ਨਾਮ ਦੇ ਪੰਜ ਹੁੰਦੇ ਸੀ। ਮੈਂ ਜ਼ਿਆਦਾ ਲੰਮਜੂ ਸਾਂ, ਮੈਨੂੰ ਵੱਡਾ ਕਹਿੰਦੇ ਸੀ ਭਜਨ ਸਿੰਘ। ਇੱਕ ਹਰਪਾਲਪੁਰ ਦਾ ਸੀ, ਉਹਨੂੰ ਛੋਟਾ ਹਰਭਜਨ ਸਿੰਘ ਕਹਿੰਦੇ ਸੀ। ਇੱਕ ਹਰਖੋ ਵਾਲ ਗਿਆ ਸੀ, ਇੱਕ ਹਜ਼ੂਰ ਸਾਹਿਬ ਦਾ ਸੀ, ਕਾਕੂਕਰੀ ਕਲਾਂ ਦਾ ਸੀ। ਯਾਨੀ ਉਹ ਅਡੋਡੀ ਥੋੜ੍ਹਾ ਜਿਹਾ ਨਾਂ ਉਹਦੇ ਵਿੱਚ ਪਾ ਕੇ ਵੀ ਕਿਹੜੇ ਨੂੰ ਵੀ ਉਹ ਪਤਾ ਲੱਗ ਜਾਂਦਾ ਸੀ ਵੀ ਇਹ ਹੈ ਉਪਨਾਮ। ਇਸ ਤਰ੍ਹਾਂ ਇੱਥੇ ਜਿਹੜੇ ਆ ਗੋਤ ਹੈ ਜਾਂ ਡਿੱਡੀ ਹੈ ਨਾਂ ਲਿਖਿਆ ਹੈ, ਉਹਦੇ ਕਰਕੇ ਪਤਾ ਲੱਗ ਜਾਂਦਾ ਵੀ ਇਹ ਸਿੱਖ ਦਾ ਪ੍ਰਸੰਗ ਹੈ ਜਿਹੜਾ ਇਹ ਗੋਤ ਦਾ ਸੀ। ਭਾਵੇਂ ਇੱਥੇ ਤਾਂ ਸਾਡੇ ਨਹੀਂ, ਇੱਧਰ ਬਾਹਰਲੇ ਮੁਲਕਾਂ 'ਚ ਗਿੱਲ ਹੈ ਜੀ, ਇਹ ਸੰਧੂ ਹੈ ਜੀ, ਢਿੱਲੋਂ ਹੈ ਜੀ, ਇਹ ਸਿੰਘ ਸੁੰਘ ਤਾਂ ਭਾਵੇਂ ਕੋਈ ਕਹੇ ਨਾ ਕਹੇ, ਗਿੱਲ ਸਾਹਿਬ ਜ਼ਰੂਰ ਕਹਿੰਦੇ, ਸੰਧੂ ਸਾਹਿਬ, ਢਿੱਲੋਂ ਸਾਹਿਬ। ਇਸੇ ਤਰ੍ਹਾਂ ਕੌਰ ਕੂਰ ਵੀ ਬੀਬੀ, ਮਗਰ ਕੋਈ ਨਹੀਂ ਕੋਈ ਲਾਉਂਦਾ, ਉਹ ਵੀ ਇਹ ਗੱਲ ਚੱਲਦਾ ਚੱਕਰ ਬਾਹਰ। ਔਰ ਉਹ ਵਿਚਾਰੇ ਸੀ ਵੀ ਭਾਈ ਕਵੀ ਸੰਤੋਖ ਸਿੰਘ ਜੀ ਨੇ ਗੁਰਸਿੱਖ ਦਾ ਨਾਂ ਲਿਖ ਦਿੱਤਾ ਅਤੇ ਗਾਂ ਉਹਦਾ ਗੋਤ ਲਿਖ ਦਿੱਤਾ ਹੈ, ਵੀ ਸਹਿਗਲ ਗੋਤ ਦਾ ਪ੍ਰਿਥੀ ਮਲ, ਜਾਂ ਇਸੇ ਤਰ੍ਹਾਂ ਸਹਿਗਲ ਤੇ ਪ੍ਰਿਥੀ ਮਲ ਦੋਵੇਂ ਡਿੱਡੀ ਗੋੜ ਦਾ ਰਾਮਾ ਜੀ, ਇਹ ਤਿੰਨੇ ਹੀ ਆਏ ਸ੍ਰੀ ਗੁਰ ਦਰਸ ਕੋ। ਇਹ ਤਿੰਨੇ ਜਾਣੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਦਾਰ ਕਰਨ ਲਈ ਸ੍ਰੀ ਕਰਤਾਰਪੁਰ ਸਾਹਿਬ ਚੱਲ ਕੇ ਆਏ। ਜਗਿਆਸਾ ਮਨ ਲੀਨ, ਮਨ ਦੇ ਵਿੱਚ ਇਹਨਾਂ ਨੇ ਜਗਿਆਸਾ ਲਈ ਹੈ ਵੀ ਅਸੀਂ ਮੁਕਤ ਹੋ ਜਾਈਏ, ਸੰਸਾਰ ਤੋਂ ਛੁੱਟ ਜਾਈਏ, ਮਨ ਵਿੱਚ ਮੁਕਤੀ ਦੀ ਇੱਛਾ ਲੈ ਕੇ ਆਏ ਹਨ। ਚੌਪਈ ਬੰਦ ਪਦਾਰ ਬਿੰਦ ਕੋ ਬੈਸੇ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਤਿੰਨੇ ਗੁਰਸਿੱਖ ਬੈਠ ਗਏ ਹਜੂਰੀ ਵਿੱਚ। ਕਿਤਕ ਕਾਲ ਮਹਿ ਬੋਲੇ ਐਸੇ, ਕੁਝ ਸਮੇਂ ਤੋਂ ਬਾਅਦ ਜਦੋਂ ਮਹਾਰਾਜ ਦੀ ਇਹਨਾਂ ਵਾਲੀ ਨਿਗਾਹ ਹੋਈ, ਇਸ ਤਰ੍ਹਾਂ ਇਹ ਬੋਲੇ ਤਿੰਨੇ ਗੁਰਸਿੱਖ, ਹਮਕੋ ਇਸ ਬਿਦ ਪੰਥ ਬਤਾਈਏ। ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਇਸ ਤਰ੍ਹਾਂ ਦਾ ਜਿਹੜਾ ਸੋਹਣਾ ਰਸਤਾ ਦੱਸ ਦੇਈਏ, ਕ੍ਰਿਸ਼ਨ ਰੂਪ ਮੈਂ ਇੱਕ ਹੋਇਆ ਜਾਈਏ, ਇਸ ਰਸਤੇ ਚੱਲ ਕੇ ਜਾਂ ਜਿਸ ਪੰਥ ਵਿੱਚ ਮਹਾਰਾਜ ਆ ਕੇ ਅਸੀਂ ਮਹਾਰਾਜ ਜਿਹੜਾ ਉਹ ਵਿਸ਼ ਸੰਸਾਰ ਦੇ ਵਿੱਚ ਨਾ ਨੇਸ਼ਟਾ ਚੇਸ਼ਟਾ ਕਰਨ ਕਰਾਉਣ ਵਾਲਾ ਹੈ ਪਰਮੇਸ਼ਰ, ਉਹਦੇ ਵਿੱਚ ਇੱਕ ਰੂਪ ਹੋ ਜਾਈ, ਉਹਦੇ ਵਿੱਚ ਤੇ ਪਰਮੇਸ਼ਰ ਵੀ ਸਾਡਾ ਫਰਕ ਨਾ ਹੋਵੇ, ਪਰਮੇਸ਼ਰ ਦਾ ਰੂਪ ਹੀ ਅਸੀਂ ਹੋ ਜਾਈਏ। ਸਹਿਜ ਸੁਖੇਨ ਮੋਖ ਸੋ ਪਾਵੈ, ਇਸ ਤਰ੍ਹਾਂ ਮਹਾਰਾਜ ਪਰਮੇਸ਼ਰ ਵਿੱਚ ਇੱਕ ਮਿਕ ਹੋ ਕੇ ਸਹਿਜੇ ਹੀ ਸੌਖੇ ਢੰਗ ਨਾਲ ਅਸੀਂ ਸੰਸਾਰ ਦੇ ਦੁੱਖਾਂ ਤੋਂ ਜਨਮਣ ਤੋਂ ਛੁਟਕਾਰਾ ਪਾ ਲਈਏ। ਕਠਿਨ ਕਰਮ ਜੇ ਕੌਣ ਕਮਾਵੈ, ਜਿਹੜੇ ਕੋਈ ਜੰਗਲਾਂ ਵਿੱਚ ਜਾ ਕੇ ਭੁੱਖੇ ਧਿਆਏ ਰਹਿ ਕੇ, ਔਖੇ ਤਪ ਹੈ ਧੂਣੇ ਤਪਨੇ ਜਲ ਧਾਰੇ ਕਰਨੇ, ਪੁੱਠਾ ਲੜਕਣਾ ਕਪਾਲੀ ਆਸਣ ਲਾ ਕੇ, ਇਹੋ ਜਿਹੇ ਔਖੇ ਕਠਿਨ ਕਰਮ ਵਾਲਾ ਕਿਹੜਾ ਕਮਾਵੇ, ਸੌਖਾ ਢੰਗ ਦੱਸੀਏ ਸਾਨੂੰ। ਸੁਨਕਾਰ ਸਤਿਗੁਰ ਬਚਨ ਬਖਾਨੇ, ਤਿੰਨਾਂ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਫਿਰ ਬਚਨੇ ਨੂੰ ਆਖੇ, ਤ੍ਰੈ ਬਿਦ ਤਪ ਤਪਸੀ ਸਭ ਠਾਨੇ। ਹੇ ਗੁਰਸਿੱਖੋ, ਤਿੰਨ ਤਰ੍ਹਾਂ ਦੇ ਤਪ ਹੈ ਜਿਹੜੇ ਤਪਸੀ ਲੋਕ, ਸਾਰੇ ਤਿੰਨ ਤਰ੍ਹਾਂ ਦੇ ਤਪ ਕਰਦੇ ਹੈ। ਕੋਈ ਰਜੋ ਗੁਣੀ ਕਪ ਕਰਦਾ ਹੈ, ਕੋਈ ਤਮੋ ਗੁਣੀ ਤਪ ਕਰਦਾ ਹੈ, ਕੋਈ ਸਤੋ ਗੁਣੀ ਤਪ ਕਰਦਾ ਹੈ। ਤਿੰਨ ਤਰ੍ਹਾਂ ਦੇ ਤਪ ਹੈ ਸਾਰੇ ਜਿਹੜੇ ਤਪੱਸੀ ਲੋਕ ਅੱਡੋ ਅੱਡੀ ਤਿੰਨ ਤਰ੍ਹਾਂ ਦੇ ਤਪ ਕਰਦੇ ਹਨ। ਦੋਹਰਾ ਨਗਨ ਛੁਦਾ ਜਲ ਅਗਨ ਸੋ, ਤਿੰਨ ਤਰ੍ਹਾਂ ਦੇ ਜਿਹੜੇ ਤਪ ਕਿਹੜੇ ਕਿਹੜੇ, ਹੁਣ ਤਮੋ ਗੁਣੀ ਤਪ ਦੱਸਦੇ ਹਨ ਵੀ ਨੰਗੇ ਰਹਿਣਾ, ਭੁੱਖੇ ਰਹਿਣਾ, ਠੰਡੇ ਪਾਣੀ ਵਿੱਚ ਖੜੇ ਰਹਿਣਾ, ਅੱਗ ਦੇ ਨਾਲ ਸਰੀਰ ਨੂੰ ਸੇਕ ਜਾ ਲਵਾ ਕੇ ਤੰਗ ਕਰਨਾ, ਧੂਣੇ ਜੇ ਤਪਣੇ ਕਹੇ ਤਾਮਸੀ ਤਪ ਇਹ, ਜਿਹੜਾ ਕੋਈ ਭੁੱਖੇ ਰਹਿਣਾ ਹੈ, ਕੱਪੜੇ ਨੀ ਪਾਉਣੇ ਹੈ, ਨਗਨੀ ਬੇਪੜ ਰਹਿਣਾ, ਸਵਾਹ ਜੀ ਲਾ ਲੈਣੀ, ਜਾਂ ਠੰਡੇ ਪਾਣੀ ਵਿੱਚ ਪੋਹ ਮਾਘ ਦੇ ਮਹੀਨੇ ਜਾ ਕੇ ਬੈਠੇ ਰਹਿਣਾ, ਜਾਂ ਇਰਦ ਗਿਰਦ ਤਾਣ ਅੱਗ ਦੀਆਂ ਧੂਣੀਆਂ ਜੀਆਂ ਲਾ ਕੇ ਉਹਦੇ ਵਿੱਚ ਪੈਣਾ, ਜਿਹੜਾ ਕੋਈ ਸਰੀਰ ਨੂੰ ਤਪਾਉਣਾ ਹੈ, ਔਖੇ ਕਰਨਾ, ਤੰਗ ਕਰਨਾ, ਉਹਨੂੰ ਤਮੋ ਗੁਣੀ ਤਪ ਕਹਿੰਦੇ ਹਨ। ਕਰਨ ਕਠਨ ਹੈ ਸੋਏ, ਗੁਰਸਿੱਖੋ ਜਿਹੜੇ ਤਮੋ ਗੁਣੀ ਤਪ ਹੈ ਨਾ, ਇਹ ਕਰਨੇ ਬਹੁਤ ਔਖੇ ਹੈ, ਭੁੱਖੇ ਰਹਿਣਾ ਵੀ ਬਹੁਤ ਔਖਾ ਹੈ, ਤੇ ਇਸੇ ਤਰ੍ਹਾਂ ਕੱਪੜੇ ਪਾਏ ਤੋਂ ਬਗੈਰ ਨੰਗੇ ਰਹਿਣਾ ਵੀ, ਪਰਦ ਰਹਿਣਾ ਇਹ ਵੀ ਔਖਾ ਹੈ, ਠੰਡੇ ਪਾਣੀ ਵਿੱਚ ਬੈਠੇ ਰਹਿਣਾ, ਪੋਹ ਮਾਂਗ ਵੀ ਨੇ 100 ਘੜਾ ਠੰਡੇ ਪਾਣੀ ਦਾ ਗੜੇ ਵਰਗਾ ਸਿਰ 'ਚ ਪਵਾਉਣਾ, ਇਹ ਵੀ ਔਖਾ ਹੀ ਹੈ, ਅੱਗ ਵਿੱਚ ਵੀ ਬਹਿਣਾ ਔਖਾ ਹੈ। ਕਹਿੰਦੇ ਇਹ ਜਿਹੜੇ ਆਤਮੋ ਗੁਣੀ ਤਪ ਹੈ, ਕਰਨੇ ਔਖੇ ਹਨ। ਜੇ ਯੁਤ ਕਾਮ ਸਿਰਿਧ ਸਿੱਧ ਪਾਵੇ ਹੈ, ਫਿਰ ਵੀ ਗੁਰਸਿੱਖੋ ਜਿਹੜੇ ਕੋਈ ਕਾਮਨਾ ਸੈਰ ਕਰਦੇ ਨੀ ਨਾ, ਭੁੱਖੇ ਰਹਿੰਦੇ ਆ, ਨੰਗੇ ਰਹਿੰਦੇ ਆ, ਪਾਣੀ ਵਿੱਚ ਬੈਠੇ ਰਹਿੰਦੇ, ਅੱਗ ਨਾਲ ਧੋਣੇ ਜੇ ਤਾਪਦੇ ਰਹਿੰਦੇ ਆ, ਜਿਹੜੇ ਤਪ ਕਾਮਨਾ ਸਹਿਤ ਕਰਦੇ, ਔਰ ਦੀਆਂ ਸਿੱਧੀਆਂ ਲੋਕ ਪਾ ਦਿੰਦੇ ਪਾ ਲੈਂਦੇ ਹਨ। ਇਹ ਕਾਮੀ ਮਨ ਸ਼ੁੱਧ ਹੋਇਆ ਜਾਵੇ ਹੈ, ਜਿਹੜਾ ਕੋਈ ਕਾਮਨਾ ਤੋਂ ਰਹਿਤ ਹੋ ਕੇ ਤਪ ਕਰਦਾ ਹੈ, ਉਹਦਾ ਮਨ ਸ਼ੁੱਧ ਹੋ ਜਾਂਦਾ ਹੈ, ਮਨ ਮੈਲ ਤੋਂ ਰਹਿਤ ਹੋ ਜਾਂਦਾ, ਮਾੜੇ ਫੁਰਨੇ ਹਟ ਜਾਂਦੇ ਹਨ। ਬਹਰੋ ਇਸ ਤਪ ਕਾ ਹੰਕਾਰ, ਫਿਰ ਵੀ ਜਿਹੜਾ ਇਹ ਤਮੋ ਗੁਣੀ ਤਪ ਹੈ ਨਾ, ਭੁੱਖੇ ਰਹਿ ਕੇ ਕੀਤਾ ਜਾਂਦਾ, ਨੰਗੇ ਰਹਿ ਕੇ, ਪਾਣੀ ਵਿੱਚ ਬੈਠ ਕੇ, ਅੱਗ ਵਿੱਚ ਬਹਿ ਕੇ ਕੀਤਾ ਜਾਂਦਾ, ਇਹਦਾ ਫਿਰ ਕਹਿੰਦੇ ਅਖੀਰ ਨੂੰ ਹੰਕਾਰ ਜਿਹਾ ਹੋ ਜਾਂਦਾ ਮਨੁੱਖ ਨੂੰ। ਹੋਰ ਆਵਤ ਹੈ ਕੇਤਿਕ ਬਾਰਾ, ਕੋਈ ਸਮੇਂ ਤੋਂ ਬਾਅਦ ਇਹਨੂੰ ਕਹਿੰਦੇ ਹੰਕਾਰ ਜਿਹਾ ਫੁਰ ਆਉਂਦਾ, ਹੰਕਾਰੀ ਜਿਹਾ ਕਰ ਲੈਂਦਾ ਵੀ ਮੇਰੇ ਵਰਗਾ ਕੌਣ ਤਪੀ ਹੈ, ਮੈਂ ਜਲ ਤਾਰੇ ਕੀਤੇ, ਮੈਂ ਧੋਣੇ ਤਾਪੇ ਆ, ਮੈਂ ਜੰਗਲਾਂ ਵਿੱਚ ਰਹਿ ਕੇ ਇਸੇ ਤਰ੍ਹਾਂ ਭੁੱਖਾ ਰਿਹਾ ਹਾਂ, ਮੈਂ ਵੀ ਕੱਪੜੇ ਲਾ ਕੇ ਇਸੇ ਤਰ੍ਹਾਂ ਬੇਪੜਦ ਰਿਹਾ, ਨੰਗਾ ਰਿਹਾ, ਮੇਰੇ ਵਰਗਾ ਕੌਣ ਤਪੀ ਹੈ। ਤਾਂ ਤੇ ਰਾਜਸਤ ਤੁਮ ਤਪ ਕੀਜੈ, ਇਸ ਕਰਕੇ ਵੀ ਇਹ ਜਿਹੜਾ ਕੋਈ ਭੁੱਖੇ ਰਹਿਣਾ ਹੈ, ਨੰਗੇ ਰਹਿਣਾ ਹੈ, ਪਾਣੀ ਵਿੱਚ ਬੈਠਣਾ, ਅੱਗ ਵਿੱਚ ਬਹਿਣਾ, ਛੱਡੋ ਇਹ ਸੌਖੇ ਕੰਮਾਂ, ਤੁਸੀਂ ਵੀ ਜਿਹੜਾ ਰਜੋ ਗੁਣੀ ਤਪ ਉਹ ਕਰਿਆ ਕਰੋ ਹਮੇਸ਼ਾ। ਹੋਰ ਕਲਿਆਣ ਤਾਪ ਤ੍ਰੈ ਛੀਜੈ, ਇਸ ਤਰ੍ਹਾਂ ਰਜੋ ਗੁਣੀ ਤਪ ਕਰਨ ਨਾਲ ਤੁਹਾਡੀ ਕਲਿਆਣ ਹੋ ਜਾਏਗੀ। ਤਿੰਨ ਤਰ੍ਹਾਂ ਦੇ ਜਿਹੜੇ ਤਾਪ ਹੈ, ਆਦਿ ਵਿਆਦ ਉਪਾਦ, ਉੱਪਰੋਂ ਜਿਹੜਾ ਕੋਈ ਝਗੜੇ ਟੰਟੇ ਆ ਕੇ ਪੈਣੇ, ਲੜਾਈ ਝਗੜੇ ਐਕਸੀਡੈਂਟ ਹੋਣਾ, ਇਹ ਉਪਾਦ ਹੈ ਤਾਪ, ਇਹਦੇ ਕਰਕੇ ਵੀ ਦੁੱਖ ਹੁੰਦਾ ਹੈ। ਇਸ ਤਰ੍ਹਾਂ ਜਿਹੜਾ ਕੋਈ ਸਰੀਰ ਨੂੰ ਰੋਗ ਲੱਗ ਜਾਣਾ, ਉਹਦੇ ਕਰਕੇ ਵੀ ਮਨੁੱਖ ਦਾ ਸਰੀਰ ਤਪਦਾ, ਔਖਾ ਹੁੰਦਾ, ਦੁਖੀ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ ਕੋਈ ਮਨ ਅੰਦਰ ਕੋਈ ਚਿੰਤਾ ਘੇਰਨੀ, ਬੇਚੈਨੀ ਰਹਿਣੀ, ਇਹਦੇ ਕਰਕੇ ਵੀ ਇਹ ਆਦਿ ਜਿਹੜਾ ਮਨ ਦੇ ਆਸਰੇ ਹੋਵੇ, ਵਿਆਹ ਜਿਹੜਾ ਸਰੀਰ ਦੇ ਕਰਕੇ ਦੁੱਖ ਹੋਵੇ, ਉਪਾਦ ਉੱਥੋਂ ਆ ਕੇ ਪਵੇ ਦੁੱਖ, ਇਹ ਤਿੰਨੇ ਤਾਪ ਤਿੰਨੇ ਦੁੱਖ ਦਾ ਛੁਟਕਾਰਾ ਹੋ ਜਾਂਦਾ ਹੈ। ਕਹੈ ਸੋ ਰਾਜ ਸਤ ਲਖੈ ਨ ਕੋ, ਇਹ ਤਿੰਨੇ ਗੁਰਸਿੱਖ ਕਹਿਣ ਲੱਗੇ ਮਹਾਰਾਜ, ਅਸੀਂ ਜਿਹੜਾ ਰਜੋ ਗੁਣੀ ਤਪ ਹੈ ਜਾਂ ਸਤੋ ਗੁਣੀ ਤਪ ਹੈ, ਉਹ ਜਾਣਦੇ ਨਹੀਂ ਵੀ ਕਿਹਨੂੰ ਰਜੋ ਗੁਣੀ ਤਪ ਕਿਹਾ ਜਾਂਦਾ, ਕਿਹਨੂੰ ਸਤੋ ਗੁਣੀ ਕਿਹਾ ਜਾਂਦਾ ਹੈ। ਭੇਦ ਬਤਾਵਾ ਹਜਾਨਹਿ ਸੋ, ਉਹ ਮਹਾਰਾਜ ਵੱਖਰਾ ਵੱਖਰਾ ਇਹਨਾਂ ਦਾ ਭੇਦ ਦੱਸੋ, ਜਿਸ ਕਰਕੇ ਹੀ ਜਾਣ ਲਈਏ। ਦੋਹਰਾ ਰਜੋ ਗੁਣੀ ਤਪ ਸ਼ਾਂਤ ਕੀ, ਮਹਾਰਾਜ ਰਜੋ ਗੁਣੀ ਤਪ ਕਿਹੜਾ ਹੁੰਦਾ, ਕਿਸ ਤਰ੍ਹਾਂ ਦਾ ਹੁੰਦਾ, ਤੇ ਸਤੋ ਗੁਣੀ ਤਪ ਕਿਹੜਾ ਹੁੰਦਾ ਹੈ। ਭਗਤ ਕਹਿਤ ਹੈ ਕਾਹੇ, ਇਸੇ ਤਰ੍ਹਾਂ ਮਹਾਰਾਜ ਜਿਹੜੀ ਭਗਤੀ ਉਹ ਕਿਹਨੂੰ ਕਿਹਾ ਜਾਂਦਾ ਹੈ। ਕਰੁਣਾ ਕਰ ਇਹ ਭੇਦ ਜੇ, ਮਹਾਰਾਜ ਕਿਰਪਾ ਕਰਕੇ ਜਿਹੜਾ ਵੱਖਰਾ ਵੱਖਰਾ ਭੇਦ ਹੈ, ਸਰਬ ਕਹੋ ਹਮ ਪਾਰ, ਉਹ ਸਾਡੇ ਪਾਸ ਮਹਾਰਾਜ ਖੋਲ ਕੇ ਕਹਿ ਦਿਓ, ਸਾਨੂੰ ਦੱਸ ਦਿਓ ਜੀ। ਚੌਪਈ ਸੁਣ ਸ੍ਰੀ ਮੁਖ ਸੋ ਬਚਨ ਉਚਾਰੇ, ਗੁਰੂ ਮਹਾਰਾਜ ਨੇ ਸੁਣ ਕੇ ਉਹ ਮੁਖੋਂ ਬਚਨ ਆਖੇ ਹਨ, ਪਰਤੇ ਪਿਖਨ ਨੈਣ ਹਟਕਾਰੇ। ਲੋ ਵੀ ਰਜੋ ਗੁਣੀ ਤਪ ਇਹ ਹੈ ਜਿਹੜਾ ਨੇਤਰਾਂ ਨੂੰ ਪਰਾਈ ਇਸਤਰੀ ਵੱਲੋਂ ਰੋਕ ਕੇ ਰੱਖਣਾ, ਮਾੜੀ ਨਿਗਾਹ ਨਾਲ ਨਹੀਂ ਵੇਖਣਾ ਹੈ। ਨਿੰਦਾ ਨੁਤਨਹਿ ਸਰਵਨ ਸੁਣਾਵੋ, ਬਾਕੀ ਹੈ ਕਹਿੰਦੇ ਰਜੋ ਗੁਣੀ ਤਪ ਵੀ ਕੰਨਾਂ ਨੂੰ ਕਦੇ ਜਿਹੜੀ ਐਵੇਂ ਪਰਾਈ ਨਿੰਦਿਆ ਦੇ ਵਚਨ ਜੇ ਸੁਣਾਉਣੇ, ਐਵੇਂ ਅਣਹੋਈ ਉਸਤਰੀ ਜੀ ਸੁਣਾਈ ਜਾਣੀ ਕੰਨਾਂ ਨੂੰ, ਕਹਿੰਦੇ ਇਸ ਤਰ੍ਹਾਂ ਹੋਈ ਨਿੰਦਿਆ ਹੋਈ ਉਸ ਦੀ ਕੰਨਾਂ ਨੂੰ ਨਾ ਸੁਣਾਵੋ, ਘਰ ਚੋਰੀ ਜਾਰੀ ਨਾ ਲਗਾਵੋ, ਜਿਹੜੇ ਹੱਥ ਹੈ ਉਹਨਾਂ ਨੂੰ ਕੋਈ ਚੋਰੀ ਵਿੱਚ, ਇਸ ਤਰ੍ਹਾਂ ਜਿਹੜੀ ਕੋਈ ਬਦਮਾਸ਼ੀ ਕਰਨ ਵਿੱਚ ਨਾ ਲਾਓ। ਕਾਬਨਾ ਕੁਸੰਗਤ ਪੱਗ ਸੋ ਜਾਈਐ, ਪੈਰਾਂ ਨਾਲ ਕਰੇ ਪੈੜੀ ਕੁਸੰਗਤ, ਖੋਟੀ ਸੰਗਤ ਵਿੱਚ ਨਾ ਪੁੱਠੇ ਰਸਤੰ ਗਲਤ ਲੋਕਾਂ ਦੇ ਕੋਲ ਨਾ ਜਾਈਏ, ਕਰਨ ਕੁਕਰਮਨ ਮਨ ਨਾ ਚਲਾਈਐ, ਇਸ ਤਰ੍ਹਾਂ ਜਿਹੜੇ ਕੋਈ ਖੋਟੇ ਕੰਮ ਹੈ ਉਹਨਾਂ ਦੇ ਕਰਨ ਵਿੱਚ ਮਨ ਨੂੰ ਨਾ ਚਲਾਈਏ, ਮਨ ਅੰਦਰ ਖੋਟੇ ਕਰਮਾਂ ਦੇ ਫੁਰਮੇ ਨਾ ਕਰੀਏ। ਸੰਤ ਦਰਸ ਮਸਤਕ ਚੱਖ ਲਾਵੇ ਹੈ, ਇਸੇ ਤਰ੍ਹਾਂ ਸੰਤਾਂ ਦੇ ਦਰਸ਼ਨ ਕਰਨ ਵਿੱਚ ਆਪਣੇ ਜਿਹੜਾ ਨੇਤਰਾਂ ਨੂੰ ਲਾਉਣਾ ਹੈ, ਇਸ ਤਰ੍ਹਾਂ ਹੀ ਜਿਹੜਾ ਮਸਤਕ ਦਾ ਮੱਥੇ ਦਾ ਸਿਰ ਦਾ ਹੈ ਚਿਹਰੇ ਦਾ ਹੈ, ਭਾਵ ਸੰਤਾਂ ਦਾ ਜਿਹੜਾ ਚਿਹਰਾ ਹੈ ਮੱਥਾ ਹੈ, ਉਹਦੇ ਦਰਸ਼ਨ ਕਰਨ ਵਾਸਤੇ ਨੇਤਰਾਂ ਨੂੰ ਲਾਵੇ। ਜਸ ਗੋਬਿੰਦ ਨਿਤ ਕਰਨ ਸੁਣਾਵੇ ਹੈ, ਜਿਹੜੇ ਕੰਨ ਹੈ ਉਹਨਾਂ ਨੂੰ ਹਮੇਸ਼ਾ ਵਾਹਿਗੁਰੂ ਦਾ ਜਸ ਸੁਣਾਵੇ। ਰਸਨਾ ਆਸਤ ਨਭਕੇ ਬਹੋਰੋ, ਇਸੇ ਤਰ੍ਹਾਂ ਮੁੜ ਮੁੜ ਕੇ ਜਿਹੜੀ ਜਵਾਨ ਹੈ ਝੂਠ ਨਾ ਬੋਲੇ, ਆ ਜਵਾਨ ਨਾਲ ਕਦੇ ਬੋਲਣਾ, ਝੂਠ ਨਹੀਂ ਬੋਲਣਾ। ਕਈ ਵਾਰੀ ਇੱਕ ਝੂਠ ਬੋਲ ਕੇ ਫਿਰ ਉਹਨੂੰ ਛੁਪਾਉਣ ਵਾਸਤੇ ਸਸਣ ਵਾਸਤੇ ਮੁੜ ਕੇ ਫਿਰ ਝੂਠ ਬੋਲਦਾ ਹੈ। ਮੁੜ ਮੁੜ ਕੇ ਜਵਾਨ ਨਾਲ ਝੂਠ ਨਾ ਬੋਲੀ ਜਾਵੇ। ਸਿਫਤ ਪਰਮੇਸ਼ਰ ਮਿਹਨਤ ਜ਼ੋਰ। ਇਸ ਤਰ੍ਹਾਂ ਕਹਿੰਦੇ ਜਿਹੜੀ ਜਵਾਨ ਆ ਉਹਨੂੰ ਹਮੇਸ਼ਾ ਪਰਮੇਸ਼ਰ ਦੀ ਸਿਫਤੀ ਵਿੱਚ ਜੋੜੀ ਜਾਓ। ਰਸਨਾ ਜਿਹੜੀ ਰਸ ਲੈਣ ਵਾਲੀ ਹੈ ਜੀਵ ਦੇ ਅੰਦਰ, ਜਿਹਦੇ ਰਾਹੀਂ ਸਾਨੂੰ ਤਰ੍ਹਾਂ ਤਰ੍ਹਾਂ ਦਾ ਵੀ ਇਹ ਕੌੜੇ ਮਿੱਠੇ ਦਾ ਗਿਆਨ ਹੁੰਦਾ, ਅਤੇ ਇਹ ਕਿੰਨਾ ਕੁ ਵਧੀਆ ਸਵਾਦੀ ਹੈ ਉਹਦਾ ਵੀ ਇਹਦਾ ਹੀ ਪਤਾ ਜੀਵ 'ਤੇ ਰੱਖੀ ਗੱਲ ਹੈ। ਇਹਦੇ ਵਿੱਚ ਦੋ ਇੰਦਰੀ, ਕਰਮ ਇੰਦਰਾ ਹੈ, ਇੱਕ ਰਸ ਲੈਣ ਵਾਲਾ ਹੈ। ਜਦੋਂ ਕੋਈ ਪਦਾਰਥਾਂ ਦਾ ਰਸ ਲੈਂਦੀ ਉਸ ਵੇਲੇ ਉਹ ਜੀਵ ਦਾ ਨਾਂ ਰਸਨਾ ਹੈ। ਜਦੋਂ ਇਹ ਵਾਕ ਬੋਲਦੀ ਹੈ ਚੰਗਾ ਮੰਦਾ ਉਦੋਂ ਇਹਦਾ ਨਾਂ ਕਰਮ ਇੰਦਰਾ ਹੈ। ਇਸ ਕਰਕੇ ਕਹਿੰਦੇ ਜਿਹੜੀ ਜਵਾਨ ਇਹਨੂੰ ਕਦੇ ਨਿੰਦਿਆ ਉਸਤੀ ਵਿੱਚ ਨਾ ਲਾਓ, ਤੇ ਕੰਨਾਂ ਨੂੰ ਕਦੇ ਨਿੰਦਿਆ ਉਸਤੀ ਨਾ ਸੁਣਨ ਵਿੱਚ ਲਾਓ। ਸੇਵਦਾਨ ਨਿਜ ਕਰ ਸੋ ਕਰਨਾ। ਇਹ ਹੱਥਾਂ ਦੇ ਨਾਲ ਕਹਿੰਦੇ ਸੇਵਾ ਕਰਨੀ, ਜੂਠੇ ਭਾਂਡੇ ਮਾਂਜਣੇ, ਝਾੜੂ ਦੇਣਾ, ਇਸੇ ਤਰ੍ਹਾਂ ਚਰਨ ਧੂੜ ਚੱਕ ਕੇ ਹੱਥਾਂ ਨਾਲ ਮੱਥੇ 'ਤੇ ਲਾਉਣੀ, ਇਸੇ ਤਰ੍ਹਾਂ ਹੀ ਧਰਮ ਦੀ ਕਿਰਤ ਕਰਕੇ ਫਿਰ ਉਹਦੇ ਵਿੱਚੋਂ ਦਸਵਾਂ ਦਸਾਂ ਰੂਪ ਵਿੱਚ ਦਾਨ ਰੂਪ ਵਿੱਚ ਕਰਨਾ ਇਹਨਾਂ ਹੱਥਾਂ ਨਾਲ। ਸਤ ਸੰਗਤ ਗਮਨੈ ਸਦ ਚਰਨਾ। ਹਮੇਸ਼ਾ ਚਰਨਾਂ ਨਾਲ ਜਿੱਥੇ ਚੰਗੀ ਸੰਗਤ ਹੁੰਦੀ ਉਧਰ ਨੂੰ ਚੱਲ ਕੇ ਜਾਣਾ, ਇਹ ਰਜੋ ਗੁਣੀ ਤਪ ਹੈ। ਕਰਨ ਰਾਜਸੀ ਤਪ ਇਹ ਜਾਨੋ। ਇਹ ਜਿਹੜਾ ਇਸ ਤਰ੍ਹਾਂ ਕਰਨਾ ਇਹਨੂੰ ਕਹਿੰਦੇ ਰਜੋ ਗੁਣੀ ਤਪ ਕਰਨਾ ਕਹਿੰਦੇ ਹਨ, ਇਹ ਸਮਝ ਲਓ ਤੁਸੀਂ। ਸੁਣੋ ਸ਼ਾਂਤ ਕੀ ਤਪ ਜੋ ਬਖਾਨੋ। ਹਾਂ, ਨਿੱਜਾ ਕਹਿੰਦੇ ਸਤੋ ਗੁਣੀ ਤਪ ਹੈ ਜਿਹੜਾ ਸੌਖਾ ਹੈ ਕਰਨਾ। ਉਹ ਕਹਿੰਦੇ ਤੁਹਾਨੂੰ ਅਸੀਂ ਦੱਸਦੇ ਹਾਂ ਸਤੋ ਗੁਣੀ ਤਪ। ਨਾਮ ਗੁਰੂ ਬਾਣੀ ਜਿਸ ਕਾਲ। ਜਿਸ ਵੇਲੇ ਨਾਮ ਜਪਣ ਬਣ ਲੱਗਣਾ ਜਾਂ ਗੁਰੂ ਕੀ ਬਾਣੀ ਪੜ੍ਹਨ ਲੱਗਣਾ, ਉਹ ਬਾਣੀ ਪੜ੍ਹਨ ਦੇ ਸਮੇਂ, ਨਾਮ ਜਪਣ ਦੇ ਸਮੇਂ। ਸੁਣਤ ਪੜਤ ਨਰ ਆਲਸ ਟਾਲ। ਜਦੋਂ ਮਨੁੱਖ ਪੜ੍ਹਦਾ ਹੈ ਕਹਿੰਦੇ ਉਦੋਂ ਆਲਸ ਨਾ ਆਉਣ ਦੇਣੀ, ਆਲਸ ਨੂੰ ਭਰੇ ਰੱਖਣਾ, ਆਲਸ ਲਿੱਧਰ ਨਾ ਆਉਣ ਦੇਣਾ, ਇਹ ਨਾ ਵੀ ਪੜ੍ਹਦਾ ਪੜ੍ਹਦਾ ਹੀ ਸੋਈ ਜਾਏ। ਮਨ ਤੇ ਸਮੈ ਨਿਕਸ ਕਤ ਜਾਈ। ਇਸ ਤਰ੍ਹਾਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਮ ਜਪਦਿਆਂ ਜਪਦਿਆਂ ਜੇ ਭਲਾ ਮਨ ਕਿਤੇ ਪਾਸੇ ਨਿਕਲ ਜਾਏ, ਹੋਰ ਪਾਸੇ ਚਲਾ ਜਾਏ, ਫੁਰ ਨਾ ਜਾ ਕਰਕੇ। ਬਾਰ ਬਾਰ ਰੋਕੈ ਵਰ ਆਈ। ਉਸ ਵੇਲੇ ਕਹਿੰਦੇ ਮੱਲੋ ਮੱਲੀ ਮਨ ਨੂੰ ਇਸ ਪਾਸੋਂ ਰੋਕੇ, ਕੰਟਰੋਲ ਜਾ ਕਰੇ, ਬਾਹਰ ਪਾਸੇ ਬਾਣੀ ਤੋਂ ਬਾਹਰ, ਨਾਮ ਵੱਲ ਤੋਂ ਬਾਹਰ ਨਾ ਮਨ ਨੂੰ ਜਾਣ ਦੇਵੇ। ਮਨ ਰੋਕਤ ਨਹਿ ਆਲਸ ਕਰਹੀ। ਕਹਿੰਦੇ ਜਦੋਂ ਮਨ ਬਾਹਰ ਜਾਵੇ ਉਸ ਵੇਲੇ ਮਨ ਨੂੰ ਰੋਕਣ ਸਮੇਂ ਉਦੋਂ ਮੁੜਨ ਵਾਸਤੇ ਕੋਈ ਆਲਸ ਨਾ ਕਰੇ, ਵੀ ਕਿਉਂ ਨਹੀਂ ਹੌਲੀ ਹੌਲੀ ਕਰ ਲਾਂਗੇ। ਮਨ ਕਰ ਸਰਮਤ ਸ਼ਬਦ ਮਹਿ ਧਰਹੀ। ਮਨ ਨੂੰ ਕਹਿੰਦੇ ਥਕਾ ਕਰਕੇ ਨਾ ਸ਼ਬਦ ਵਿੱਚ, ਉਹ ਬਾਣੀ ਵਿੱਚ ਜਾਂ ਨਾਮ ਮੰਤਰ ਵਿੱਚ ਲਾ ਕੇ ਰੱਖੇ, ਜੋੜ ਕੇ ਰੱਖੇ। ਦੋਹਰਾ ਬਾਜ ਮਸਾਲਾ ਦੇਵਹੀ। ਮਹਾਰਾਜ ਕਹਿੰਦੇ ਵੀ ਲਾ ਤੁਹਾਨੂੰ ਸਖੱਲੇ ਢੰਗ ਨਾਲ ਦ੍ਰਿਸ਼ਟਾਂਤ ਦੇ ਕੇ, ਪ੍ਰਮਾਣ ਦੇ ਕੇ ਸਮਝਾਉਣੇ। ਜਿਵੇਂ ਜਿਹੜਾ ਘੋੜੇ ਦਾ ਮਾਲਕ ਹੁੰਦਾ, ਜਦੋਂ ਘੋੜਾ ਜਾਂ ਉਹਦਾ ਰੋਗੀ ਹੋ ਜਾਂਦਾ, ਉਹਦੇ ਹੱਡ ਜੇ ਜੁੜ ਜਾਂਦੇ ਹੈ, ਕਹਿੰਦੇ ਜਿਵੇਂ ਉਹ ਘੋੜੇ ਦਾ ਮਾਲਕ ਘੋੜੇ ਨੂੰ ਮਸਾਲਾ ਜਾ ਦਿੰਦਾ ਹੁੰਦਾ ਹੈ। ਜਿਉ ਖਾਵੇ ਨਹਿ ਸੋਏ। ਮਾਲਕ ਤੋਂ ਲੈ ਕੇ ਮੂੰਹ ਵਿੱਚ ਮਸਾਲਾ ਜਾ ਖਾਂਦਾ ਨਹੀਂ ਹੁੰਦਾ, ਅੰਦਰ ਨਹੀਂ ਲਗਾਉਂਦਾ ਹੁੰਦਾ ਘੋੜਾ। ਤਿਉ ਮਨ ਭਰਮਤ ਦਸ ਦਿਸ਼ਾ। ਇਸੇ ਤਰ੍ਹਾਂ ਮਨ ਦਾ ਹਾਲ ਵੀ ਇਹੀ ਹੈ। ਕਹਿੰਦੇ ਇਹਨੂੰ ਵੀ ਜੇ ਬਾਣੀ ਬੱਲੀ ਲਾਈਏ, ਨਾਮ ਬੱਲੀ ਲਾਈਏ, ਮਸਾਲਾ ਇਹ ਅੰਦਰ ਨਹੀਂ ਲਗਾਉਂਦਾ ਹੈ, ਅੰਦਰ ਧਾਰਦਾ ਨਹੀਂ, ਇੱਧਰ ਉੱਧਰ ਨੂੰ ਭਟਕਦਾ ਹੈ। ਇਸੇ ਤਰ੍ਹਾਂ ਕਹਿੰਦੇ ਜਿਉਂ ਜਿਹੜਾ ਮਨ ਹੈ ਕਹਿੰਦੇ ਦਸੋ ਦਿਸਾ ਵਿੱਚ ਹੀ ਭਰਮ ਦਾ ਭਟਕਦਾ ਹੈ। ਸ਼ਬਦ ਨ ਪ੍ਰੇਮੀ ਹੋਏ। ਗੁਰੂ ਦੇ ਸ਼ਬਦ ਆ, ਬਾਣੀ ਦਾ ਨਾਮ ਦਾ ਪ੍ਰੇਮੀ ਨੀ ਹੁੰਦਾ ਹੈ। ਚੌਪਈ ਪੁੰਜੇ ਤਾਹੇ ਖੁਆਵਨ ਹਾਰ ਗੁਰ ਸਿੱਖੋ ਆਪਣਾ ਜਿਹੜਾ ਜਿਹੜਾ ਘੋੜੇ ਨਾ ਮਾਲਕ ਘੋੜੇ ਨੂੰ ਜਿਹੜਾ ਕੋਈ ਮਸਾਲਾ ਜਾ ਖੋਣ ਵਾਲਾ ਹੁੰਦਾ ਹੈ। ਕਰ ਰਾਖਤ ਅਸ ਬਦਨ ਮਜਾਰਾ ਕੀ ਕਰਦਾ ਸਿਆਣਾ ਮਾਲਕ ਮੂੰਹ ਵਿੱਚ ਮਸਾਲਾ ਜਾ ਪਾ ਕੇ ਨਾ ਤੇ ਆਪਣਾ ਹੱਥ ਵੀ ਉਹਦੇ ਮੂੰਹ ਵਿੱਚ ਹੀ ਪਾ ਕੇ ਰੱਖਦਾ ਹੁੰਦਾ ਕੋਈ ਸਮਾਂ। ਹੋਏ ਥਕਤ ਸੋ ਖਾਏ ਮਸਾਲਾ ਇਸ ਤਰ੍ਹਾਂ ਫਿਰ ਉਹ ਜਦੋਂ ਮੂੰਹ ਵਿੱਚ ਹੱਥ ਜਾ ਪਾਈ ਰੱਖਦਾ ਹੈ ਤੇ ਅਖੀਰੇ ਕਹਿੰਦੇ ਘੋੜਾ ਥੱਕ ਥੁੱਕ ਕੇ ਮੂੰਹ ਵਿੱਚ ਜਿਹੜਾ ਮਸਾਲਾ ਜਾਂ ਅੰਦਰ ਲੰਘਾ ਹੀ ਲੈਂਦਾ ਹੁੰਦਾ। ਰੋਗ ਦੇਹ ਮਿਟ ਜਾਤ ਮਸਾਲਾ ਇਸ ਤਰ੍ਹਾਂ ਘੋੜੇ ਨੂੰ ਜਿਹੜਾ ਕੋਈ ਰੋਗ ਦਾ ਦੇਹ ਦਾ ਰੋਗ ਲੱਗਾ ਹੁੰਦਾ ਹੱਡ ਜੇ ਜੁੜੇ ਹੁੰਦੇ ਹੈ ਉਹ ਸਾਰਾ ਮਿਟ ਜਾਂਦਾ ਉਸਦਾ। ਜੇ ਆਲਸ ਕਰ ਨਹੀਂ ਖੁਆਰ ਜੇ ਭਲਾ ਮਾਲਕ ਕਹਿੰਦੇ ਆਪਣੇ ਘੋੜੇ ਨੂੰ ਦਿਲ ਦਰਜਾ ਕਰਕੇ ਉਹ ਮਸਾਲਾ ਨਾ ਖੁਆਵੇ ਤਾਂ ਲੱਗ ਰੋਗ ਨਾਸ ਕੋ ਜਾਵੇ ਉਹ ਤੱਕ ਉਹਦੇ ਘੋੜੇ ਦਾ ਜਿਹੜਾ ਕੋਈ ਉਹ ਜੋੜ ਜੇ ਜੁੜੇ ਹੋਏ ਹੱਡ ਜੇ ਜੁੜੇ ਉਹ ਰੋਗ ਨਹੀਂ ਜਾਂਦਾ ਹੈ। ਹੈ ਮੁਖ ਮੈਂ ਸੋ ਦੀਨ ਮਸਾਲਾ ਇਸ ਕਰਕੇ ਮਾਲਕ ਨੇ ਜਿਹੜਾ ਮਸਾਲਾ ਜਾ ਦੇ ਕੇ ਨਾਲ ਹੀ ਆਪਣਾ ਮੂੰਹ ਵਿੱਚ ਉਹਦੇ ਹੱਥ ਵੀ ਦੇ ਹੱਥ ਪਾਈ ਰੱਖਿਆ ਹੈ। ਸੋ ਭੀ ਡਾਰ ਦੇ ਤਤਕਾਲ ਕਹਿੰਦੇ ਜੇ ਉਹ ਥੋੜਾ ਜਿਹਾ ਆਲਸ ਕਰ ਲਏ ਨਾ ਤੇ ਮਸਾਲਾ ਜਾ ਦੇ ਦੇਵੇ ਤੇ ਹੱਥ ਜਾ ਬਾਹਰ ਕੱਢ ਲਏ ਤੇ ਕਾਜਾ ਨਾ ਕਰੇ ਉਹ ਮੂੰਹ ਵਿੱਚ ਪਾਇਆ ਹੋਇਆ ਮਸਾਲਾ ਵੀ ਘੋੜਾ ਬਾਹਰ ਕੱਢ ਮਾਰਦਾ ਹੁੰਦਾ ਹੈ। ਦੋਹਰਾ ਮਨ ਤੁਰੰਗ ਦੁਰ ਵਾਸ਼ਨਾ ਮਹਾਰਾਜ ਕਹਿੰਦੇ ਇਹ ਤਾਂ ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ ਨਾਲ ਤੁਹਾਨੂੰ ਕਹਿੰਦੇ ਇਧਰ ਤੁਹਾਡਾ ਜਿਹੜਾ ਕਹਿੰਦੇ ਘੋੜਾ ਹੈ ਨਾ ਮਨ ਹੈ ਤੁਸੀਂ ਇਹਦੇ ਮਾਲਕ ਜਿਵੇਂ ਘੋੜੇ ਨੂੰ ਰੋਗ ਲੱਗਾ ਹੁੰਦਾ ਹੈ ਇਸ ਤਰ੍ਹਾਂ ਮਨ ਨੂੰ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਖੋਟੀਆਂ ਵਾਸ਼ਨਾ ਨੇ ਘੇਰਿਆ ਹੈ ਇਹ ਖੋਟੀਆਂ ਵਾਸ਼ਨਾ ਰੂਪੀ ਨੂੰ ਕਹਿੰਦੇ ਰੋਗ ਲੱਗਿਆ ਮਨ ਘੋੜੇ ਨੂੰ ਦੀਰਗ ਰੋਗ ਸੁਜਾਨ ਬਹੁਤ ਵੱਡਾ ਰੋਗ ਲੱਗਿਆ ਪਛਾਣ ਲਓ ਸਮਝ ਲਓ ਸ਼ਬਦ ਧਿਆਨ ਮਹਿ ਜੋਰਨ ਜਿਹੜਾ ਗੁਰੂ ਦੇ ਸ਼ਬਦ ਦੇ ਧਿਆਨ ਵਿੱਚ ਮਨ ਨੂੰ ਜੋੜ ਕੇ ਰੱਖਣਾ ਹੈ ਲਾ ਕੇ ਰੱਖਣਾ ਬਾਣੀ ਵਿੱਚ ਨਾਮ ਵਿੱਚ ਭੇਖਜ ਤਾਂ ਪਹਿਚਾਨ ਇਹ ਕਹਿੰਦੇ ਮਨ ਰੂਪੀ ਘੋੜੇ ਦੀ ਦਵਾਈ ਇਹ ਮਨ ਵਾਸਤੇ ਮਸਾਲਾ ਹੈ। ਚੌਪਈ ਜਬ ਹੈ ਸ਼ਬਦ ਨੇ ਮਨ ਸਮਝਾਇਓ ਉਹ ਕਹਿੰਦੇ ਗੁਰੂ ਕੇ ਸ਼ਬਦ ਨੇ ਨਾਮ ਬਾਣੀ ਨੇ ਮਨ ਨੂੰ ਸਮਝਾਤਾ ਕਾਜੈ ਕਰਨ ਬਾਜ ਸਮ ਪਾਇਓ ਜਿਵੇਂ ਘੋੜੇ ਨੂੰ ਮਸਾਲਾ ਦੇ ਕੇ ਮਗਰੋਂ ਮਾਲਕ ਕਾਜਾ ਜਾ ਕਰ ਦਿੰਦਾ ਉਹਦਾ ਮੂੰਹ ਜਾ ਬੰਨ ਕੇ ਨਾ ਤਾਂ ਨੂੰ ਬੰਨ ਦਿੰਦਾ ਹੁੰਦਾ ਤੇ ਉਹ ਫਿਰ ਜਵਾੜਿਆ ਰਾਹੀਂ ਪਾਸੇ ਦੀ ਉਹ ਜਿਹੜੀਆਂ ਲਾਲਾਂ ਜਿਹੀਆਂ ਵਗ ਜਾਂਦੀਆਂ ਹਨ ਮੂੰਹ ਜਾ ਬੰਨ ਕੇ ਮਸਾਲਾ ਦੇ ਕੇ ਉੱਪਰ ਨੂੰ ਮੂੰਹ ਜਾ ਕਰਕੇ ਬੰਨ ਦੇਣਾ ਨੂੰ ਕਾਜਾ ਕਰਨਾ ਕਹਿੰਦੇ ਇਸ ਤਰ੍ਹਾਂ ਕਹਿੰਦੇ ਜਿਹੜਾ ਸ਼ਬਦ ਵਿੱਚ ਮਨ ਨੂੰ ਲਾ ਕੇ ਜਿਹੜਾ ਕੋਈ ਧਿਆਨ ਵਿੱਚ ਜੋੜੀ ਰੱਖਣਾ ਹੈ ਇਹ ਕਾਜਾ ਕਰਨਾ ਹੈ। ਜਨਮ ਮਰਨ ਕੋ ਰੋਗ ਵਿਦਾਰਾ ਜਿਵੇਂ ਘੋੜਾ ਨਿਰੋਗ ਹੋ ਜਾਂਦਾ ਹੈ ਨਾ ਇਸ ਤਰ੍ਹਾਂ ਕਹਿੰਦੇ ਜਿਹੜਾ ਧਿਆਨ ਵਿੱਚ ਮਨ ਨੂੰ ਲਾਈ ਰੱਖਣਾ ਇਹ ਕਾਜਾ ਕਰੀ ਰੱਖਣਾ ਹੈ ਇਹਦੇ ਨਾਲ ਮਨ ਦਾ ਕਹਿੰਦੇ ਜਿਹੜਾ ਜਨਮ ਮਰਨ ਦਾ ਰੋਗ ਹੈ ਮਿਟ ਜਾਂਦਾ ਜਨਮ ਮਰਨ ਵਿੱਚ ਨਹੀਂ ਆਉਂਦਾ ਨੀ ਰੋਗ ਹੋ ਜਾਂਦਾ ਇਹੋ ਸ਼ਾਂਤ ਕੀ ਤਪ ਜੋ ਸੁਖਾਰਾ ਕਹਿੰਦੇ ਇਹ ਸਤਿਗੁਣੀ ਤਪ ਹੈ ਗੁਰਸਿੱਖੋ ਜੋ ਕਰਨਾ ਬਹੁਤ ਸੌਖਾ ਸੁਣ ਕੇ ਸ੍ਰੀ ਨਾਨਕ ਕੇ ਬਚਨਾ ਤਿੰਨਾਂ ਗੁਰਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣਿਆ ਤੇ ਸੁਣ ਕੇ ਇਨ ਤੀਨੋ ਕੀਨੋ ਮਨ ਖਚਨਾ ਤਿੰਨਾਂ ਨੇ ਇਸ ਤਰ੍ਹਾਂ ਕਹਿੰਦੇ ਸਤੋ ਗੁਣੀ ਤਪ ਦੇ ਵਿੱਚ ਮਨ ਨੂੰ ਖਚਨਾ ਜੋੜਨਾ ਕੀਤਾ ਜੈ ਸਤ ਸੰਗਤ ਸੁਣ ਹੈ ਸਿਧਾਵੈ ਹੈ ਜਿੱਥੇ ਵੀ ਸਤਸੰਗਤ ਹੁੰਦੀ ਸੁਣਦੀ ਸੁਣਦੇ ਆ ਵੀ ਫਲਾਨੇ ਥਾਂ ਵੀ ਅੱਜ ਕਥਾ ਕੀਰਤਨ ਹੋਣਾ ਹੈ ਉੱਥੇ ਚਲੇ ਜਾਂਦੇ ਹਨ ਸੇਵਾ ਕਰ ਹੈ ਸ਼ਬਦ ਮੁਖ ਗਾਵੈ ਹੈ ਨਾਲੇ ਹੱਥਾਂ ਨਾਲ ਸੇਵਾ ਕਰਦੇ ਪੱਖਾ ਚੱਲਦੇ ਹੈ ਲੰਗਰ ਦੀ ਨਾਲੇ ਕਹਿੰਦੇ ਸ਼ਬਦ ਸੁਣਦੇ ਸੁਣਾਉਂਦੇ ਮਨ ਨਾਲ ਇਸ ਬੇਦਕੀਨ ਸ਼ਬਦ ਅਭਿਆਸਾ ਇਸ ਤਰ੍ਹਾਂ ਤਿੰਨਾਂ ਗੁਰਸਿੱਖਾਂ ਨੇ ਮਹਾਰਾਜ ਦਾ ਉਪਦੇਸ਼ ਮੰਨ ਕੇ ਸ਼ਬਦ ਅਭਿਆਸ ਕੀਤਾ, ਨਾਮ ਬਾਣੀ ਨੂੰ ਜਪਿਆ ਜਪਾਇਆ ਹੈ, ਨਿਜ ਸਰੂਪ ਭਾ ਗਿਆਨ ਪ੍ਰਕਾਸ਼ਾ ਆਪਣੇ ਸਵੈ ਸਰੂਪ ਦਾ ਜਿਹੜਾ ਗਿਆਨ ਹੈ ਇਹਨਾਂ ਨੂੰ ਪ੍ਰਕਾਸ਼ ਹੋਇਆ, ਆਪਣੇ ਆਪੇ ਦਾ ਗਿਆਨ ਹੋਇਆ ਹੈ। ਯੁਤ ਪਰਵਾਰ ਤਰੇ ਸੰਸਾਰ ਇਸ ਤਰ੍ਹਾਂ ਗੁਰਸਿੱਖ ਤਿੰਨੇ ਪਰਿਵਾਰ ਸਹਿ ਸੰਸਾਰ ਤੋਂ ਤਰ ਗਏ। ਗੁਰ ਉਪਦੇਸ਼ ਜੋ ਦਿੜ ਔਰ ਧਾਰਾ ਕਿ ਜੋ ਗੁਰੂ ਮਹਾਰਾਜ ਦਾ ਉਪਦੇਸ਼ ਸੀ ਔਰ ਹਿਰਦੇ ਵਿੱਚ ਪੱਕੀ ਤਰ੍ਹਾਂ ਇਹਨਾਂ ਨੇ ਧਾਰਿਆ ਸੀ ਤੇ ਪਰਿਵਾਰ ਨੂੰ ਵੀ ਇਸ ਪਾਸੇ ਲਾ ਲਿਆ ਸੀ। ਦੋਹਰਾ ਸਤਿਗੁਰ ਕੋ ਸੁਣ ਕੇ ਸ਼ਬਦ ਅਗਲਾ ਪ੍ਰਸੰਗ ਸੁਣਨ ਤੋਂ ਪਹਿਲਾਂ ਕਰਨ ਸ਼ੁਰੂ ਕਰਨ ਤੋਂ ਪਹਿਲਾਂ ਮੰਗਲ ਕਰ ਰਿਹਾ ਕਵੀ ਸਤਿਗੁਰੂ ਦਾ ਉਪਦੇਸ਼ ਸੁਣ ਕੇ ਸ਼ਬਦ ਉਪਦੇਸ਼ ਸੁਣ ਕੇ ਕਮਾਵਨ ਜਾ ਇਹਨਾਂ ਗੁਰਸਿੱਖਾਂ ਨੇ ਕਮਾਉਣਾ ਕੀਤਾ ਕਮਾਈ ਕੀਤੀ ਹੈ ਦੁਸ਼ਤਰ ਮਾਇਆ ਤੇ ਤਰੇ ਇਸੇ ਗੁਰਸਿੱਖ ਜਿਹੜੀ ਕਸ਼ਨ ਮਾਇਆ ਹੈ ਇਸ ਤੋਂ ਤਰ ਗਏ ਪਾਰ ਲੰਘ ਗਏ ਉਪਰਾਮ ਹੋ ਗਏ ਹਨ। ਨਮਸਕਾਰ ਮਮਤਾ ਇਹਨਾਂ ਗੁਰਸਿੱਖਾਂ ਨੂੰ ਕਹਿੰਦੇ ਮੇਰੀ ਨਮਸਕਾਰ ਹੈ ਭਾਵ ਕਈ ਸ਼ਬਦ ਦੀ ਕਮਾਈ ਕਰਦੇ ਹੈ ਪਰ ਮਾਇਆ ਦੇ ਉੱਥੋਂ ਉੱਪਰ ਨਹੀਂ ਹੁੰਦੇ ਜਿੱਥੇ ਮਾਇਆ ਹੋ ਜਾਂਦੀ ਉੱਥੇ ਧਰਮੀ ਮਾਨ ਉੱਥੇ ਸਭ ਗਿਆਨ ਚੰਨ ਉਹਨਾਂ ਦਾ ਭੁੱਲ ਜਾਂਦਾ ਹੈ ਜਿਹੜੇ ਕਹਿੰਦੇ ਔਖੀ ਮਾਇਆ ਤੋਂ ਪਾਰ ਲੰਘੇ ਇਹ ਤੋਂ ਉੱਪਰ ਉੱਠ ਖੜੋਤੇ ਹੈ ਉਹਨਾਂ ਨੂੰ ਨਮਸਕਾਰ ਹੈ ਮੇਰੀ ਕਵੀ ਦੀ। ਸ੍ਰੀ ਬਾਲਾ ਸੁੰਦਰ ਵਾਚ ਚੌਪਈ ਸ੍ਰੀ ਅੰਗਦ ਸੁਨ ਕਥਾ ਅਗਾਰੀ ਬਾਲਾ ਜੀ ਕਹਿੰਦੇ ਹੇ ਸੋਭਾ ਵਾਲੇ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਜੋ ਅਗਲੀ ਕਥਾ ਉਹ ਸੁਣੀਏ ਮੇਰੇ ਪਾਸੋਂ ਬੈਠੇ ਪ੍ਰਭ ਧਰਮ ਸਰਾਲ ਮਝਾਰੀ ਗੁਰੂ ਮਹਾਰਾਜ ਜੀ ਜੋ ਧਰਮ ਦੀ ਜਗ੍ਹਾ ਹੈ ਉਹਦੇ ਵਿੱਚ ਅੰਮ੍ਰਿਤ ਵੇੜੇ ਬੈਠ ਜਾਂਦੇ ਨਰ ਅਨੇਕ ਦਰਸ਼ਨ ਹਿਤ ਆਵੇ ਹੈ ਗੁਰੂ ਅੰਗਦ ਸਾਹਿਬ ਜੀ ਇੱਕ ਨੀ ਦੋ ਨੀ ਅਨੇਕਾਂ ਮਾਈ ਭਾਈ ਮਹਾਰਾਜ ਦੇ ਦਰਸ਼ਨ ਕਰਨ ਲਈ ਚੱਲ ਚਲੇ ਆਉਂਦੇ ਸ਼ਬਦ ਸੁਨਹਿ ਰਹਿ ਬਹੁਰ ਸਿਧਾਰ ਹੈ ਗੁਰ ਸ਼ਬਦ ਉਪਦੇਸ਼ ਸੁਣਦੇ ਹੈ ਹਜ਼ੂਰੀ ਵਿੱਚ ਰਹਿ ਜਾਂਦੇ ਹੈ ਫਿਰ ਕੁਝ ਦਿਨਾਂ ਤੋਂ ਬਾਅਦ ਚਲੇ ਜਾਂਦੇ ਘਰੋ ਘਰੀ ਮਾਲੋ ਮੰਗੋ ਦੁਆ ਸਿੱਖ ਆਏ ਗੁਰੂ ਅੰਗਦ ਸਾਹਿਬ ਮਹਾਰਾਜ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਦੋ ਸਿੱਖ ਆਏ ਜਿਨ੍ਹਾਂ ਦਾ ਨਾਮ ਮਾਲੋ ਤੇ ਮੰਗੋ ਹੈ ਸੀ ਚਰਨ ਕਮਲ ਪਰ ਸੀਸ ਨਿਵਾਏ ਇਹਨਾਂ ਨੇ ਆ ਕੇ ਮਹਾਰਾਜ ਦੇ ਚਰਨਾਂ ਕਮਲਾਂ ਤੇ ਸਿਰ ਨਵਾਇਆ ਸੀ ਹੱਥ ਬੰਦ ਅਰਦਾਸ ਬਖਾਨੀ ਗੁਰੂ ਅੰਗਦ ਸਾਹਿਬ ਜੀ ਇਹ ਦੋਵੇਂ ਗੁਰਸਿੱਖਾਂ ਨੇ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਕੀਤੀ ਸੀ ਕਰੋ ਕਿਰਪਾ ਸ੍ਰੀ ਗੁਰ ਗੁਣ ਖਾਨੀ ਇਹ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਸਾਡੇ ਤੇ ਵੀ ਕਿਰਪਾ ਕਰ ਦੇਵੋ ਨਿਜ ਮੁਖ ਸੋ ਉਪਦੇਸ਼ ਕਰੀਜੈ ਕੀ ਆ ਵੀ ਆਪਣੇ ਮੁਖ ਤੋਂ ਮਹਾਰਾਜ ਸਾਨੂੰ ਉਪਦੇਸ਼ ਦੇਣਾ ਕਰੀਏ ਜੇ ਤੇ ਜਨਮ ਮਰਨ ਕੱਟ ਦੀ ਜੈ ਇਸ ਉਪਦੇਸ਼ ਕਵਾਉਣ ਦੇ ਨਾਲ ਮਹਾਰਾਜ ਸਾਡਾ ਜਿਹੜਾ ਜਨਮ ਮਰਨ ਕੱਟਿਆ ਜਾਏ ਦੜਾ ਕੇ ਜਨਮਨ ਦਾ ਦੁੱਖ ਕਟਕਟਾ ਦੇਈਏ ਇਉਂ ਸੁਣ ਜਿਨ ਕਰੁਣਾ ਰਸ ਨੈਨਾ ਭਾਈ ਬਾਲਾ ਜੀ ਕਹਿੰਦੇ ਉਹ ਦੋਹਾਂ ਗੁਰਸਿੱਖਾਂ ਤੋਂ ਸੁਣ ਕੇ ਜਿਨ੍ਹਾਂ ਦੇ ਨੇਤਰਾਂ ਵਿੱਚ ਬਹੁਤ ਕਿਰਪਾ ਹੈ ਭਗਤ ਪ੍ਰਕਾਸ਼ਨ ਹਿਤ ਕਹਿ ਬੈਨਾ ਇਹਨਾਂ ਦੇ ਹਿਰਦੇ ਅੰਦਰ ਭਗਤੀ ਦਾ ਪ੍ਰਕਾਸ਼ ਕਰਨ ਵਾਸਤੇ ਸਤਿਗੁਰੂ ਨੇ ਬਚਨ ਕਹੇ ਅਗਨ ਤਾਪਨਾ ਜਲ ਮਹਿ ਰਹਿਣੋ ਵੀ ਮਾਲੋ ਮੰਗੋ ਸਿੱਖ ਜਿਹੜਾ ਅੱਗ ਦੇ ਨਾਲ ਸਰੀਰ ਨੂੰ ਤਪਾਉਣਾ ਹੈ ਜਾਂ ਠੰਡੇ ਪਾਣੀ ਦੇ ਵਿੱਚ ਬੈਠੇ ਰਹਿਣਾ ਹੈ ਵਰਤ ਕਰਨੋ ਸੀਤੋਸ਼ਨ ਸਹਿਨੋ ਇਸ ਤਰ੍ਹਾਂ ਵਰਤ ਰੱਖਣਾ ਭੁੱਖੇ ਧਿਆਏ ਮਰਨਾ ਤੇ ਠੰਡ ਤੇ ਜਿਹੜੀ ਗਰਮੀ ਨੂੰ ਸਹਾਰਨਾ ਉਰਦ ਬਾਹ ਅਦੋ ਸਿਰ ਕਰਨਾ ਜਾਂ ਉੱਚੀਆਂ ਬਾਹਾਂ ਤਾਂ ਨੂੰ ਬਾਹਾਂ ਕਰੀ ਰੱਖਣੀਆਂ ਜਾਂ ਜਿਹੜਾ ਸਿਰ ਹੈ ਨੀਵਾਂ ਕਰ ਲੈਣਾ ਸਿਰ ਠਾਂ ਲੱਤਾਂ ਤਾਂ ਕਪਾਲੀ ਆਸਣ ਲਾ ਕੇ ਰੱਖਣਾ ਖਰੇ ਹੋਣ ਚਿਰ ਲਾ ਇੱਕ ਚਰਨਾ, ਜਾਂ ਇੱਕ ਪੈਰ ਦੇ ਪਾਰ ਹੋ ਕੇ ਬਹੁਤ ਸਮੇਂ ਤੱਕ ਹੀ ਖੜੇ ਰਹਿਣਾ, ਦੋਹਰਾ ਕੰਧ ਮੂਲ ਚੁਨ ਖਾਵਨੇ, ਜਾਂ ਜੰਗਲ ਵਿੱਚ ਜਾ ਕੇ ਜਿਮੀ ਕੰਧ ਹੁਰ ਮੂਲੀ ਗਾਜਰ ਆਦਿਕ ਚੁਣ ਕੇ ਖਾਣੇ, ਤੀਰਥ ਤੀਰ ਨਿਵਾਸ, ਜਾਂ ਕਿਸੇ ਤੀਰਥ ਤੇ ਜਾ ਕੇ ਕਿਨਾਰੇ ਤੇ ਨਿਵਾਸ ਕਰ ਲੈਣਾ, ਤੀਰਥ ਤੇ ਰਹਿਣਾ, ਭੂਮ ਭਰਮ ਚੰਦਰਾਇਨੀ, ਜਾਂ ਧਰਤੀ ਤੇ ਫਿਰੀ ਜਾਣਾ ਕਿਤੇ ਠਹਿਰਨਾ ਨਾ ਤੁਰੇ ਫਿਰਨਾ, ਜਾਂ ਜਿਹੜਾ ਚੰਦਰਾਇਣੀ ਵਰਤ ਹੈ ਉਹ ਰੱਖਣਾ, ਉਹ ਮੱਸਿਆ ਤੋਂ ਉਹ ਸ਼ੁਰੂ ਜਾ ਮੱਸਿਆ ਤੋਂ ਅਗਲੇ ਦਿਨ ਸ਼ੁਰੂ ਕਰ ਲੈਣਾ ਹੈ। ਪਹਿਲਾਂ ਉਹ ਪਹਿਲੇ ਦਿਨ 15 ਬੁਰਕੀਆਂ ਜਿਹੀਆਂ ਖਾਣੀਆਂ, ਅਗਲੇ ਦਿਨ ਫਿਰ 14, ਫਿਰ ਉਸ ਤੋਂ ਬਾਅਦ 13, ਉਹ ਪੂਰਨਮਾਸੀ ਨੂੰ ਫਿਰ ਉਹ ਇੱਕ 'ਤੇ ਲੈ ਆਉਣਾ, ਫਿਰ ਇੱਕ ਤੋਂ ਬਾਅਦ ਫਿਰ ਅਗਲੇ ਦਿਨ ਉਹ ਦੂਜ ਨੂੰ 2 ਖਾਣੀਆਂ, 3 ਨੂੰ 3 ਖਾਣੀਆਂ, 4th ਨੂੰ 4 ਖਾਣੀਆਂ, ਉਹ ਫਿਰ ਜਦੋਂ ਪੁੰਨਿਆ ਜੀ ਆ ਜਾਏ ਉਦੋਂ ਫਿਰ 15 ਕਰ ਲੈਣੀਆਂ। 15 ਦਿਨ ਜਾਣੀ ਘੱਟ ਕਰੀ ਜਾਣਾ ਇੱਕ ਇੱਕ ਬੁਰਕੀ ਗ੍ਰਾਹੀ ਕਰਕੇ, ਅਤੇ 15 ਦਿਨ ਕਰਕੇ ਵਧਾਈ ਜਾਣਾ ਇੱਕ ਇੱਕ ਬੁਰਕੀ ਕਰਕੇ। ਉਹ ਮਹੀਨਾ ਪਰ ਜਿਹੜਾ ਕੋਈ ਉਹ ਕਰੇ ਕਰਾਏ ਉਹਨੂੰ ਚੰਦਰਾਇਣੀ ਵਰਤ, ਜਿਵੇਂ ਚੰਦਰਾ ਜਿਵੇਂ ਵੱਧਦਾ ਇਸ ਤਰ੍ਹਾਂ ਉਹ ਭੋਜਨ ਦੀ ਗ੍ਰਾਹੀ ਵਧਾਈ ਜਾਣੀ, ਜਿਵੇਂ ਘੱਟਦਾ ਹੈ ਕਿ ਚੰਦਰਮਾ ਕਲਾ ਕਰਕੇ ਉਹ ਵਧੀ ਪੱਕ ਕਰਕੇ ਉਸ ਤਰ੍ਹਾਂ ਉਹ ਗ੍ਰਾਹੀ ਨੂੰ ਘਟਾਈ ਤੁਰੇ ਆਉਣਾ ਹੈ। ਇਸ ਤਰ੍ਹਾਂ ਜਿਹੜਾ ਕੋਈ ਚੰਦਰਾਣੀ ਵਰਤ ਜਾ ਰੱਖਣਾ ਮਹੀਨਾ ਭਰ, ਤਮ ਗੁਣ ਏ ਤਪ ਰਾਸ, ਇਹ ਸਾਰੇ ਜਿਹੜੇ ਤਪ ਹੈ ਨਾ ਕਹਿੰਦੇ ਤਮੋ ਗੁਣੀ ਹੈ, ਬਹੁਤ ਔਖੇ ਹੋ ਕੇ ਕੀਤੇ ਜਾਂਦੇ ਹਨ। ਚੌਪਈ ਗੋਤੇ ਮਨ ਜੋ ਇਕਾਗਰ ਕਰਨੋ, ਹੁਣ ਦੂਜਾ ਕਹਿੰਦੇ ਰਜੋ ਗੁਣੀ ਤਪ, ਉਹ ਜਿਹੜੀਆਂ ਕੋ ਕੇ ਗਿਆਨ ਇੰਦਰੀਆਂ ਇੱਥੋਂ ਲੈ ਕੇ ਜਿਹੜਾ ਮਨ ਹੈ, ਇਹਨਾਂ ਗਿਆਨ ਇੰਦਰੀਆਂ ਵੱਲ ਨੂੰ ਮਨ ਨੂੰ ਕਹਿੰਦੇ ਇਕਾਗਰ ਕਰਕੇ ਰੱਖਣਾ, ਮਨ ਨੂੰ ਗਿਆਨ ਇੰਦਰੀਆਂ ਵੱਲ ਨਹੀਂ ਜਾਣ ਦੇਣਾ ਹੈ, ਅੱਖਾਂ ਵੱਲ, ਜਵਾਨ ਵੱਲ, ਇਸ ਤਰ੍ਹਾਂ ਜਿਹੜੀ ਨਾਸਕ ਹੈ ਵਗੈਰਾ ਹੈ ਰਸਨਾ ਹੈ, ਇੱਧਰ ਜਿਹੜਾ ਕੋਈ ਮਨ ਹੈ ਜਾਣ ਨਾ ਦੇਣਾ, ਇਹਨੂੰ ਇਕਾਗਰ ਕਰਕੇ ਰੱਖਣਾ। ਕਥਾ ਕੀਰਤਨ ਮਹਿ ਪੁੰਨ ਧਰਨੋ, ਇਹ ਜਿਹੜੀ ਕਹਿੰਦੇ ਹੈ ਜਿਹੜਾ ਮਨ ਹੈ ਇਹਨੂੰ ਕਹਿੰਦੇ ਜਿੱਥੇ ਕਥਾ ਹੁੰਦੀ ਹੈ ਜਾਂ ਕੀਰਤਨ ਹੁੰਦਾ ਹੈ ਉੱਥੇ ਮਨ ਨੂੰ ਲਾ ਕੇ ਰੱਖਣਾ, ਟਿਕਾ ਕੇ ਰੱਖਣਾ। ਰੁਚਿਯੁਤ ਗੁਣ ਗਾਵਨਾ ਸੁਣਨਾ, ਰੁਚੀ ਦੇ ਸਹਿਤ ਉਹਨੂੰ ਵਿਚਾਰਨਾ, ਫਿਰ ਰੁਚੀ ਦੇ ਨਾਲ ਉਹਨੂੰ ਗਾਉਣਾ, ਰੁਚੀ ਨਾਲ ਹੀ ਸੁਣਨਾ ਕਥਾ ਕੀਰਤਨ। ਮਿਲ ਕੇ ਸਤ ਸੰਗਤ ਨਿਤ ਗੁਣਨਾ, ਇਸ ਤਰ੍ਹਾਂ ਸਤਸੰਗਤ ਵਿੱਚ ਮਿਲ ਕੇ ਹਮੇਸ਼ਾ ਵਿਚਾਰ ਕਰਦੇ ਰਹਿਣਾ ਵੀ ਕਿੰਨਾ ਕੁ ਮੈਂ ਕਰ ਕਰਾ ਰਿਹਾ, ਕਿੰਨੇ ਕੁ ਔਗੁਣ ਗੁਣਾ ਛੱਡ ਦਿੱਤੇ ਆ, ਕਿੰਨੇ ਕੁ ਮੈਂ ਗੁਣ ਧਾਰਨ ਕਰ ਰਹੇ ਹਨ। ਕਰਮ ਤਾਮਸੀ ਕਰਨ ਦੁਖਾਰੇ, ਇਹ ਗੁਰਸਿੱਖੋ ਜਿਹੜੇ ਤਮੋ ਗੁਣੀ ਕੰਮ ਕਰਮ ਹੈ ਤਪ ਹੈ, ਇਹ ਤਾਂ ਬਹੁਤ ਦੁੱਖ ਦੁੱਖਵਾਨ ਕੀਤੇ ਜਾਂਦੇ, ਬਹੁਤ ਔਖੇ ਹਨ, ਬਹੁਤ ਦੁਖਾਰੇ ਕਠਿਨ ਹਨ। ਇਹ ਜੋ ਰਾਜਸੀ ਲਖ ਸੁਖਾਰੇ, ਜਿਹੜਾ ਰਜੋ ਗੁਣੀ ਤਪ ਤੁਹਾਨੂੰ ਦੱਸਿਆ ਜਾਣ ਲਓ ਬਹੁਤ ਸੁਖਾਲਾ ਹੈ। ਫਲ ਵਿਸਾਲ ਹੋਇਆ ਥੋਰ ਕਮਾਏ, ਇਹ ਜਿਹੜਾ ਰਜੋ ਗੁਣੀ ਤੁਹਾਨੂੰ ਤਪ ਦੱਸਿਆ ਨਾ, ਇਹਦਾ ਫਲ ਬਹੁਤ ਹੈ, ਕਮਾਈ ਥੋੜੀ ਮਿਹਨਤ ਥੋੜੀ ਕਰਨੀ ਪੈਂਦੀ ਹੈ, ਤਿੰਨ ਮਿਹਨਤ ਵੱਡ ਫਲ ਲੱਗ ਪਾਈ। ਉਹ ਜਿਹੜਾ ਤਮੋ ਗੁਣੀ ਤਾਪ ਹੈ ਉਹਦੀ ਮਿਹਨਤ ਬੜੀ ਤਗੜੀ, ਕਮਾਈ ਬਹੁਤੀ ਹੁੰਦੀ ਹੈ ਤੇ ਫਲ ਥੋੜਾ ਜਿਹਾ ਹੈ, ਚੱਲ ਤਾਰੇ ਕਰਨੇ ਪੁੱਠੇ ਲੜਕਣਾ ਕਹੋ, ਬਹੁਤਾ ਚਿਰ 12 ਸਾਲ ਕਰਨਾ ਪੈਂਦਾ ਇੱਧਰ, ਕਹਿੰਦੇ ਥੋੜੀ ਜਿਹੀ ਮਿਹਨਤ ਕਰਨ ਨਾਲ ਫਲ ਬਹੁਤਾ ਹੋ ਜਾਂਦਾ। ਦੋਹਰਾ ਸੁਣਤ ਪ੍ਰਸ਼ਨ ਮਾਲੋ ਕਹਿਓ, ਇਸ ਤਰ੍ਹਾਂ ਮਹਾਰਾਜ ਤੋਂ ਸੁਣ ਕੇ ਜਿਹੜਾ ਮਾਲੋ ਗੁਰਸਿੱਖ ਸੀ ਉਹਨੇ ਪ੍ਰਸ਼ਨ ਜਾ ਕਰਕੇ ਸਤਿਗੁਰੂ ਜੀ ਨੂੰ ਕਿਹਾ, ਫਲ ਮਿਹਨਤ ਅਨੁਸਾਰ, ਮਹਾਰਾਜ ਜਿਹੜਾ ਫਲ ਹੈ ਉਹ ਤਾਂ ਜਿਹੋ ਜਿਹੀ ਮਿਹਨਤ ਕੀਤੀ ਹੈ, ਥੋੜੀ ਕੀਤੀ ਥੋੜਾ, ਬਹੁਤੀ ਮਿਹਨਤ ਕਮਾਈ ਕੀਤੀ ਬਹੁਤਾ, ਫਲ ਤਾਂ ਮਿਹਨਤ ਅਨੁਸਾਰ ਹੀ ਮਿਲਦਾ ਹੈ। ਕਰਤ ਅਲਪ ਫਲ ਅਲਪ ਹੋਇਆ, ਹੋਵੇ। ਜਿਹੜਾ ਥੋੜੀ ਮਿਹਨਤ ਕਰਦਾ ਉਹਨੂੰ ਥੋੜਾ ਫਲ, ਜਿਹਨੂੰ ਬਹੁਤੀ ਮਿਹਨਤ ਕਰਦਾ ਉਹਨੂੰ ਫਲ ਬਹੁਤਾ ਮਿਲਦਾ ਹੈ। ਬਹੁ ਕੋ ਬਹੁ ਸੁਖ ਸਾਰ, ਬਹੁਤੀ ਮਿਹਨਤ ਵਾਲੇ ਨੂੰ ਬਹੁਤ ਸਾਰਾ ਸੁਖ ਮਿਲ ਜਾਂਦਾ ਹੈ। ਚੌਪਈ ਮਿਲ ਹੈ ਫਲ ਮਿਹਨਤ ਅਨੁਸਾਰੀ, ਇਸ ਕਰਕੇ ਮਾਰਾ ਮਿਹਨਤ ਅਨੁਸਾਰ ਹੀ ਮਨੁੱਖ ਨੂੰ ਫਲ ਮਿਲਦਾ ਹੁੰਦਾ। ਕੁਣ ਤੁਮ ਭਾਖੇ ਰੀਤ ਨਿਆਰੀ, ਇਹ ਮਾਰਾ ਜਿਹੜੀ ਮਰਜਾ ਰੀਤੀ ਹੈ ਉਹ ਵੱਖਰੇ ਰੂਪ ਦੇ ਵਿੱਚ ਹੀ ਕਹਿੰਦੇ ਵੀ ਥੋੜੀ ਕਮਾਈ ਥੋੜੀ ਮਿਹਨਤ ਨਾਲ ਫਲ ਬਹੁਤਾ ਮਿਲਦਾ ਹੈ। ਇਹ ਸੰਸਾ ਮੇਰੇ ਮਨ ਪਰ, ਇਹ ਮੇਰੇ ਮਨ ਵਿੱਚ ਮਾਰਾ ਸੰਸਾ ਪੈ ਗਿਆ ਵੀ ਥੋੜੀ ਕਮਾਈ ਨਾਲ ਫਲ ਕਿਵੇਂ ਬਹੁਤਾ ਮਿਲਦਾ ਹੈ। ਕਿਰਪਾ ਧਾਰ ਯਾ ਕੋ ਪਰ ਹਰੋ, ਮਾਰਾ ਕਿਰਪਾ ਧਾਰ ਕੇ ਮੇਰੇ ਮਨ ਸੰਸਾ ਆਪ ਦੂਰ ਕਰ ਦਿਓ ਜੀ। ਸਗਰੇ ਜਗਤ ਵਿਖੇ ਅਸਰੀਤਾ, ਸਾਰੇ ਸੰਸਾਰ ਦੇ ਵਿੱਚ ਰੀਤੀ ਮਾਰਾ ਪ੍ਰਸਿੱਧ ਹੈ। ਕਿਸ ਤੇ ਕਹੀ ਆਪ ਬੇ ਪ੍ਰੀਤਾ, ਉਸ ਤੋਂ ਆਪ ਨੇ ਜਿਹੜੀ ਰੀਤੀ ਹੈ ਥੋੜੀ ਉਲਟ ਕਹੀ ਹੈ, ਕਮਾਈ ਥੋੜੀ ਤੇ ਫਲ ਬਹੁਤਾ ਮਿਲਦਾ, ਇਹ ਗੱਲ ਮਾਰਾ ਮੇਰੇ ਮਨ ਚ ਤਾਂ ਬੈਠਦੀ ਨਹੀਂ। ਜਿਸ ਪ੍ਰਕਾਰ ਹੋਇਆ ਨਿਸ਼ਾ ਹਮਾਰੀ, ਇਸ ਤਰ੍ਹਾਂ ਮਾਰਾ ਮੇਰੇ ਮਨ ਦੀ ਤਸੱਲੀ ਹੋ ਜਾਏ। ਸੋ ਸਮਝਾਵਾ ਰੀਤ ਸੁਖਾਰੀ, ਸੌਖੇ ਰੀਤੀ ਨਾਲ ਮਾਰਾ ਮੈਨੂੰ ਸਮਝਾਓ ਜੀ। ਸ੍ਰੀ ਗੁਰ ਭਾਨੇ ਉਹਨਾਂ ਸੰਸਾ ਕੀ ਚੈ, ਮਹਾਰਾਜ ਕਹਿੰਦੇ ਵੀ ਮੰਨ ਲਓ ਗੁਰਸਿੱਖ ਇਹ ਸਾਡੇ ਵਚਨ ਵਿੱਚ ਕੋਈ ਸੰਸਾ ਨਾ ਕਰੀ। ਜਗ ਮੈਂ ਪ੍ਰਗਟ ਸੋ ਬਿਦ ਸੁਣ ਲੀਜੈ, ਸੰਸਾਰ ਦੇ ਵਿੱਚ ਇਹ ਗੱਲ ਪ੍ਰਗਟ ਹੈ ਉਹ ਤਰੀਕਾ ਢੰਗ ਤੋਂ ਸੁਣੀ ਲੈ ਵੀ ਅਸ ਥੋੜੀ ਕਮਾਈ ਕਰਨ ਵਾਲੇ ਲਾਭ ਬਹੁਤਾ ਲੈ ਲੈਂਦੇ, ਤੈਨੂੰ ਦੱਸ ਹੀ ਦਿੰਦੇ। ਇੱਕ ਨਰ ਬਨ ਤੇ ਸਮਦਾ ਅੰਨ, ਇੱਕ ਜਿਹੜਾ ਮਨੁੱਖ ਹੈ ਕਹਿੰਦੇ ਜੰਗਲ ਵਿੱਚੋਂ ਜਾ ਕੇ ਜਿਹੜੀਆਂ ਕੋਈ ਸੁੱਕੀਆਂ ਲੱਕੜਾਂ ਜਿਹੀਆਂ ਇਕੱਠੀਆਂ ਜਿਹੀਆਂ ਕਰਕੇ ਪੰਡ ਜੀ ਬੰਨ ਕੇ ਲਿਆਉਂਦਾ ਹੁੰਦਾ ਹੈ। ਵਿੱਚ ਬਾਜ਼ਾਰ ਕਰਤ ਗੁਜਰਾਨ, ਬਾਜ਼ਾਰ ਵਿੱਚ ਲਿਆ ਕੇ ਸੁੱਕੀਆਂ ਲੱਕੜਾਂ ਵੇਚ ਦਿੰਦਾ, ਉਹਦੇ ਨਾਲ ਆਪਣਾ ਪਰਿਵਾਰ ਦਾ ਗੁਜ਼ਾਰਾ ਜਾ ਔਖਾ ਜਾ ਹੋ ਕੇ ਕਰਦਾ ਹੁੰਦਾ। ਕਰਤ ਮਜ਼ੂਰੀ ਬਹੁ ਸ਼ਰਮ ਪਾਵੇ ਹੈ, ਉਹ ਕਹਿੰਦੇ ਲੱਕੜ ਲਿਆਉਣ ਦੀ ਮਜ਼ਦੂਰੀ ਜੀ ਕਰਦਾ ਬੜਾ ਥਕੇਮਾ ਪਾਉਂਦਾ ਹੈ, ਹੰਭ ਜਾਂਦਾ ਹੈ, ਭਾਰ ਲਿਆਉਣਾ ਵੀ ਹੰਭ ਜਾਂਦਾ, ਔਖਾ ਹੋ ਜਾਂਦਾ ਹੈ। ਤਿੰਨ ਕੋ ਮੋਲ ਥੋਰ ਕਰ ਆਵੇ ਹੈ, ਵੇਖ ਲਓ ਕਿੱਡੀ ਵੱਡੀ ਲੱਕੜਾਂ ਦੀ ਪੰਡ ਹੁੰਦੀ ਹੈ, ਲਿਆਉਂਦਾ ਚੁੱਕਦਾ ਵੇਚਦਾ ਤੇ ਉਹਦਾ ਮੇਰਾ ਮੁੱਲ ਥੋੜਾ ਜਿਹਾ ਉਹਨੂੰ ਮਿਲਦਾ, ਮਸਾਂ ਟੱਬਰ ਦਾ ਪਾਲਣ ਪੋਸ਼ਣ ਹੁੰਦਾ ਹੈ। ਪੁੰਜੇ ਬਨਜ ਕਰ ਹੈ ਹਟ ਜੇ ਕੁੜੇ ਜਿਹੜੇ ਦੁਕਾਨ ਤੇ ਬਹਿ ਕੇ ਕਹਿੰਦੇ ਇਸ ਤਰ੍ਹਾਂ ਵਣਜ ਕਰਦੇ ਆਪਣੀ ਉਹ ਸੌਦਾ ਪੱਤਾ ਜਾਂ ਦੁਕਾਨ ਤੇ ਬੈਠ ਕੇ ਵੇਚਦੇ ਹੁੰਦੇ। ਲਵਨ ਤੇਲ ਅੰਨ ਜੇ ਬਿਦ ਨਾਨਾ, ਜਿਵੇਂ ਤਰ੍ਹਾਂ ਤਰ੍ਹਾਂ ਦਾ ਅੰਨ ਰੱਖਿਆ ਹੁੰਦਾ ਦੁਕਾਨ, ਲੂਣ ਮਿਰਚ ਮਸਾਲਾ ਰੱਖਿਆ ਹੁੰਦਾ ਦੁਕਾਨ ਵਿੱਚ। ਤਿੰਨ ਤੇ ਇਨਕੋ ਲਾਭ ਕਨੇਰੋ, ਦੇਖ ਲਾ ਵੀ ਜਿਹੜਾ ਲੱਕੜਾਂ ਵੇਚਣ ਵਾਲਾ ਉਹਦੇ ਨਾਲੋਂ ਜਿਹੜਾ ਕੋਈ ਦੁਕਾਨ ਤੇ ਬੈਠਾ ਉਹਨੂੰ ਜ਼ਿਆਦਾ ਲਾਭ ਹੁੰਦਾ ਤੇ ਸੌਖਾ ਰਹਿੰਦਾ ਉਹ। ਸ਼ਰਮ ਥੋਰੋ ਹੈ ਪ੍ਰਗਟ ਸੁਹੇਰੋ, ਖਿੱਚ ਥੋੜੀ ਹੈ ਤੇ ਜਿਹੜਾ ਲਾਭ ਹੈ ਉਹ ਜ਼ਿਆਦਾ ਹੈ। ਮੋਜਨਾ ਦੁਕਾਨ ਤੇ ਬੈਠੇ ਰਹਿਣਾ, ਗਾਹਕ ਨੇ ਆਉਣਾ ਲੈ ਜਾਣਾ, ਬੈਠੇ ਬਿਠਾਏ ਨੂੰ ਲਾਭ ਹੋ ਜਾਂਦਾ ਹੈ। ਅਪਰ ਰੁਪਈਆਂ ਕੇ ਵਿਵਹਾਰੇ, ਇਹ ਤੋਂ ਬਗੈਰ ਕਹਿੰਦੇ ਜਿਹੜਾ ਕੋਈ ਰੁਪਈਆਂ ਦਾ ਵਿਵਹਾਰ ਕਰਦੇ ਆ ਵਿਆਜੂ ਬੂਜੀ ਰੁਪਈਏ ਦਿੰਦੇ ਆ ਕਿਸੇ ਨੂੰ, ਲਾਭ ਬਹੁਤ ਲੈ ਰਹਿ ਸੁਖਾਰੇ, ਬਹੁਤਾ ਲਾਭ ਲੈ ਲੈਂਦੇ ਤੇ ਸੌਖੇ ਰਹਿੰਦੇ ਆ, ਕੋਈ ਡੱਕਾ ਨੀ ਤੋੜਨਾ, ਰੁਪਈਏ ਦੇ ਕੇ ਲਿਖਤ ਪੜ੍ਹਤ ਕਰ ਦੇਣੀ ਹੈ ਵੀ ਇੰਨਾ ਵਿਆਜ ਨਾਲ ਦੇਣੇ ਆ, ਢਾਈ ਤਿੰਨ ਕੇ ਦਸ ਦਸ ਕੇ ਬਾਰਾਂ, ਫਿਰ ਰੁਪਈਏ ਰੁਪਈਏ ਬਣ ਜਾਂਦੇ ਮੋਈ ਨਾਲ। ਇੱਕ ਜਵਾਹਰੀ ਸੁਖ ਸੋ ਵੈਸੇ, ਇੱਕ ਕਹਿੰਦੇ ਜਿਹੜੇ ਜਵਾਹਰੀ ਲੋਕ ਮੋਈ ਨਾਲ ਆਪਣੀ ਦੁਕਾਨ ਵਿੱਚ ਸ਼ਹਿਰ ਤੋਂ ਕਿਤੇ ਪਾਸੇ ਹੋਏ ਬੈਠੇ ਹੁੰਦੇ ਚਵਾਰਿਆਂ ਚ ਬੂਰੀਆਂ ਚ, ਤਨ ਕੋ ਖੇਦ ਦੇਤ ਨਹ ਕੈਸੇ, ਉਹ ਜਿਹੜੇ ਜਵਾਹਰੀ ਜਾਂ ਰਤਨਾ ਹੀਰਿਆਂ ਦਾ ਵਪਾਰ ਕਰਨ ਲਈ ਆਪਣੇ ਸਰੀਰ ਨੂੰ ਕਹਿੰਦੇ ਕੋਈ ਖੇਚਲ ਨੀ ਦਿੰਦੇ, ਕਿਤੇ ਨੀ ਜਾਂਦੇ, ਉਹ ਜਵਾਹਰ ਰਤਨ ਉਹਨਾਂ ਕੋਲ ਆ ਕੇ ਉਹ ਦੇ ਦਿੰਦੇ ਆ, ਜਿਹੜੇ ਹੋਏ ਵੇਚਣ ਵਾਲੇ ਉੱਥੇ ਬੈਠੇ ਔਰ ਖਰੀਦ ਲੈਂਦੇ ਆ, ਤੇ ਲੈਣ ਵਾਲੇ ਵੀ ਉਹਨਾਂ ਕੋਲ ਆਪੇ ਹੀ ਆ ਜਾਂਦੇ ਹਨ। ਮੁਕਤਾ ਹੀਰੇ ਬਣ ਜਹ ਸੋਈ, ਉਹ ਜਿਹੜੇ ਜਵਾਹਰੀ ਲੋਕ ਹੈ ਨਾ ਕਹਿੰਦੇ ਮੋਤੀ ਸੁੱਚੇ ਮੋਤੀ ਹੀਰੇ ਲਾ ਲਾ ਖਰੀਦ ਲੈਂਦੇ ਹੈ। ਲਾਭ ਵਿਸਾਲ ਸਭ ਸਭਨ ਤੇ ਸੋਈ, ਰਾਜੇ ਮਹਾਰਾਜੇ ਬੜੇ ਬੜੇ ਸਰਦਾਰ ਲੋਕ ਲਾ ਆ ਕੇ ਉਹਨਾਂ ਤੋਂ ਲਾਲ ਹੀਰੇ ਖਰੀਦ ਕੇ ਲੈ ਜਾਂਦੇ ਹੈ। ਇਸ ਤਰ੍ਹਾਂ ਕਹਿੰਦੇ ਉਹਨਾਂ ਨੂੰ ਬਹੁਤਾ ਲਾਭ ਹੋ ਜਾਂਦਾ, ਲੱਖਾਂ ਰੁਪਈਆ ਉਹਨਾਂ ਨੂੰ ਮਿਲ ਜਾਂਦਾ ਹੈ ਲਾਲਾ ਹੀਰਿਆਂ ਦਾ। ਤਪ ਜੋ ਤਾਮਸੀ ਸ਼੍ਰਮ ਬਹੁ ਦੇਹੀ। ਇਸੇ ਤਰ੍ਹਾਂ ਜਿਹੜਾ ਤਮੋ ਗੁਣੀ ਤਪ ਹੈ ਨਾ, ਉਹ ਸਰੀਰ ਨੂੰ ਬਹੁਤ ਕਹਿੰਦੇ ਔਖਿਆਈ ਦਿੰਦਾ, ਔਖਾ ਹੁੰਦਾ ਸਰੀਰ। ਗਿਆਨ ਪ੍ਰਾਪਤ ਹੋਏ ਨਾ ਕੇਹੀ। ਜਦੋਂ ਕੋਈ ਭੁੱਖਿਆ ਧਿਆਇਆ ਮਰੇ, ਜੰਗਲਾਂ ਵਿੱਚ ਫਿਰੇ, ਨੰਗ ਬਲੰਗ ਹੋ ਕੇ ਪਾਣੀ ਵਿੱਚ ਬੈਠਾ ਰਹੇ, ਅੱਗ ਵਿੱਚ ਧੂਣੇ ਤਾਪੇ, ਉਹਦੇ ਨਾਲ ਬ੍ਰਹਮ ਗਿਆਨ ਥੋੜੋ ਹੋ ਜਾਂਦਾ ਹੈ। ਕਥਾ ਕੀਰਤਨ ਪੜਨ ਸੁਣਨ ਤੇ। ਬਾਕੀ ਵੀ ਜਿਹੜਾ ਗੁਰਬਾਣੀ ਦਾ ਕੀਰਤਨ ਸੁਣਨਾ ਹੈ, ਕਥਾ ਸੁਣਨੀ ਹੈ, ਬਾਣੀ ਦਾ ਪੜਨਾ ਹੈ। ਦ੍ਰਿੜ ਉਪਾਸ਼ਨਾ ਹੋਤ ਗੁਣਨ ਤੇ। ਕਹਿੰਦੇ ਗੁਣਾਂ ਨੂੰ ਧਾਰਨ ਕਰਦਾ ਹੈ ਜਾਂ ਇਹ ਗੁਣ ਕੀ ਵਿਚਾਰ ਕਰਨ ਨਾਲ ਇਹਦੀ ਜਿਹੜੀ ਉਪਾਸ਼ਨਾ ਹੈ ਭਗਤੀ ਬਹੁਤ ਪੱਕੀ ਹੋ ਜਾਂਦੀ ਹੈ। ਦੋਹਰਾ ਦ੍ਰਿੜ ਉਪਾਸ਼ਨਾ ਜਪ ਪਈ। ਇਹ ਗੁਰਸਿੱਖ ਹੋ ਜਦੋਂ ਇਹਦੀ ਉਪਾਸ਼ਨਾ ਜਿਹੜੀ ਭਗਤੀ ਪੱਕੀ ਹੋ ਗਈ, ਭਗਤੀ ਕਰਨ ਮਨ ਲੱਗ ਗਿਆ, ਹੋਏ ਆਵਤ ਤਬ ਗਿਆਨ। ਉਸੇ ਵੇਲੇ ਕਹਿੰਦੇ ਮਨ ਇਕਾਗਰ ਹੋ ਜਾਂਦਾ, ਮਨ ਦੇ ਵਿੱਚ ਬ੍ਰਹਮ ਗਿਆਨ ਹੋਏ ਆਉਂਦਾ ਹੈ। ਤਾਂ ਤੇ ਤਪ ਇਹ ਸ਼ਾਂਤ ਕੀ। ਇਸ ਕਰਕੇ ਵੀ ਗੁਰਸਿੱਖੋ ਜਿਹੜਾ ਸਤੋ ਗੁਣੀ ਤਪ ਹੈ, ਲਾਭ ਬਹੁਤ ਪਹਿਚਾਨ, ਇਹਦਾ ਲਾਭ ਬਹੁਤ ਤਕੜਾ ਪਛਾਣ ਲਓ, ਸੌਖਾ ਹੀ ਕਰਨਾ। ਸੰਗਤ ਵਿੱਚ ਮੌਜ ਨਾਲ ਚੌਂਕੜਾ ਮਾਰ ਕੇ ਬੈਠੇ ਜਾਣਾ, ਕੀਰਤਨ ਹੋ, ਕਥਾ ਹੋ, ਮੌਜ ਨਾਲ ਸੁਣੀ ਜਾਣੀ, ਕਿੱਥੇ ਹੋ ਜੰਗਲਾਂ ਵਿੱਚ ਭੁੱਖੇ ਧਿਆਏ ਮਰਨਾ, ਭਟਕਦੇ ਫਿਰਨਾ, ਜਾਂ ਇਹ ਪਾਣੀ ਠੰਡੇ ਚ ਵਿੱਚ ਬੈਠਣਾ, ਅੱਗ ਵਿੱਚ ਬੈਠ ਕੇ ਧੋਣੇ, ਤਾਂ ਆਪਣੇ ਕਿੰਨਾ ਔਖਾ, ਇੱਧਰ ਸੌਖਾ ਪੱਖੇ ਚੱਲੀ ਜਾਂਦੇ ਹੈ, ਮਹਾਨ ਤਪ ਹੋਈ ਜਾ ਰਿਹਾ, ਫਲ ਦਸ ਹਜ਼ਾਰਾਂ ਗੁਣਾ ਵੱਧ ਮਿਲ ਜਾਣਾ ਹੈ। ਚੌਪਈ ਇਸ ਬਿਦ ਸੁਣ ਮੰਗੋ ਗੁਰ ਬਚਨਾ। ਇਸ ਤਰ੍ਹਾਂ ਦੇ ਜਿਹੜੇ ਬਚਨ ਹੈ ਭਾਈ ਮੰਗੋ ਗੁਰਸਿੱਖ ਨੇ ਜਦੋਂ ਸੁਣੇ ਹਨ, ਬਾਣੀ ਪੜਨ ਕੀਨ ਮਨ ਖਚਨਾ। ਉਸੇ ਵੇਲੇ ਗੁਰੂ ਕੀ ਬਾਣੀ ਦੇ ਪੜਨ ਵਿੱਚ ਮਨ ਨੂੰ ਇਹਨੇ ਜੋੜ ਦਿੱਤਾ, ਲਾ ਦਿੱਤਾ। ਸਨਮੁਖ ਮਾਲੋ ਸੁਣ ਹੈ ਤਬ ਹੀ। ਦੂਜਾ ਜਿਹੜਾ ਇਹਦਾ ਸਾਥੀ ਹੈ ਕਹਿੰਦੇ, ਉਹ ਕਹਿੰਦੇ ਮਨ ਸਾਹਮਣੇ ਹੋ ਕੇ ਮਨ ਲਾ ਕੇ ਬਾਣੀ ਸੁਣਦਾ ਹੈ। ਬੈਠ ਰਖੀਕ ਸੰਕੋਚੈ ਸਭ ਹੀ। ਜਦੋਂ ਵੀ ਬਾਣੀ ਸੁਣ ਲੱਗਦਾ ਹੈ, ਮਨ ਤੇ ਇੰਦਰੀ ਨੂੰ ਸੰਕੋਚ ਕੇ ਬੈਠ ਕੇ ਸੁਣਦਾ, ਮਨ ਨੂੰ ਉਹਨੂੰ ਕਿਸੇ ਪਾਸੇ ਜਾਂਦਾ, ਅੱਖਾਂ ਕੰਨਾਂ ਨੂੰ ਨੀ ਹੋਰ ਪਾਸੇ ਜਾਣ ਦਿੰਦਾ ਹੈ। ਮਿਲ ਕੇ ਕੀਰਤਨ ਬਹੁਤ ਉਚਰ ਹੀ। ਦੋਵੇਂ ਜਾਣੇ ਕਹਿੰਦੇ ਮਿਲ ਕੇ ਗੁਰਬਾਣੀ ਦਾ ਬਹੁਤ ਕੀਰਤਨ ਵੀ ਇਹ ਕਰਦੇ ਹਨ। ਕਰ ਇਕਾਗਰਤਾ ਮਨ ਧਰ ਹੀ। ਜਦੋਂ ਕੀਰਤਨ ਕਰਦੇ ਮਨ ਦੀ ਐਨ ਇਕਾਗਰਤਾ ਰੱਖਦੇ ਹੈ, ਮਨ ਨੂੰ ਕਿਧਰੇ ਨੀ ਜਾਣਦੇ, ਬਾਣੀ ਦੇ ਕੀਰਤਨ ਵਿੱਚ ਮਨ ਨੂੰ ਲਾ ਕੇ ਰੱਖਦੇ ਹੈ। ਤਿਨਕੀ ਰਸਨਾ ਸਾਧ ਵਿਸਾਲਾ। ਉਹਨਾਂ ਦੀ ਕਹਿੰਦੇ ਜ਼ਬਾਨ ਤੋਂ ਬਹੁਤਾ ਕਹਿੰਦੇ ਸੁਣ ਵਾਲਿਆਂ ਨੂੰ ਸੋਹਣਾ ਰਸ ਆਉਂਦਾ। ਸੁਣਤ ਪ੍ਰੇਮ ਜਾਗੈ ਤਤਕਾਲਾ। ਇਹਨਾਂ ਦਾ ਕੀਰਤਨ ਬਾਣੀ ਦਾ ਸੁਣ ਕੇ ਸੁਣ ਵਾਲਿਆਂ ਦੇ ਮਨ ਦੇ ਵਿੱਚ ਬੜਾ ਪ੍ਰੇਮ ਪਿਆਰ ਛੇਤੀ ਪ੍ਰਗਟ ਹੋਇਆ ਹੁੰਦਾ ਹੈ। ਦੋਹਰਾ ਜੋ ਜੋ ਸਿੱਖ ਤਿੰਨ ਤੇ ਸੁਣਤ। ਜੋ ਜੋ ਵੀ ਗੁਰੂ ਕੇ ਸਿੱਖ ਦੋਹਾਂ ਗੁਰਸਿੱਖਾਂ ਪਿੱਛੋਂ ਕੀਰਤਨ ਸੁਣਦੇ ਹੈ। ਤਿਆਗ ਹੈ ਬ੍ਰਿੰਦ ਵਿਕਾਰ। ਬਸ ਕੀਰਤਨ ਸੁਣਨ ਨਾਲ ਐਸਾ ਮਨ ਤੇ ਇਹਨਾਂ ਦਾ ਅਸਰ ਹੁੰਦਾ, ਬਾਣੀ ਦੇ ਕੀਰਤਨ ਦਾ ਝਟਪਟ ਜਿਹੜੇ ਮਾੜੇ ਫੁਰਨੇ ਆ ਵਿਕਾਰਾਂ ਦੇ ਛੱਡ ਦਿੰਦੇ ਆ ਗੁਰਸਿੱਖ। ਧਰਮ ਕ੍ਰਿਤ ਕਰ ਵੰਡ। ਇਸ ਤਰ੍ਹਾਂ ਦੋਵੇਂ ਜਣੇ ਧਰਮ ਦੀ ਕਿਰਤ ਕਰਕੇ ਵੰਡ ਕੇ ਸ਼ਕਦੇ ਸ਼ਿਕਾਉਂਦੇ। ਅਚਵਹਿ ਬਹੁਰ ਹਾਰ। ਫਿਰ ਬਾਕੀ ਜਿਹੜਾ ਬਚਿਆ ਨਾ, ਉਸ ਗੁਰਸਿੱਖਾਂ ਨੂੰ ਸ਼ਿਕਾ ਕੇ ਆਪ ਥੋੜਾ ਬਹੁਤਾ ਸ਼ੱਕ ਸ਼ਿਕਾ ਲੈਂਦੇ। ਚੌਪਈ ਸਿੱਖ ਸੰਤ ਜਾਏ ਜੋ ਤਿਨਕੇ ਡੇਰੇ। ਜਿਹੜਾ ਗੁਰੂ ਕਾ ਸਿੱਖ ਜਾਂ ਸਿਮਰ ਕਰਨ ਵਾਲਾ ਸੰਤ, ਇਹਨਾਂ ਦੇ ਡੇਰੇ, ਇਹਨਾਂ ਦੇ ਟਿਕਾਣੇ, ਇਹਨਾਂ ਦੇ ਘਰ ਵਿੱਚ ਚਲਾ ਜਾਏ। ਸੇਵਾ ਕਰਹੀ ਭਾਉ ਕਨੇਰੇ। ਬਹੁਤੇ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਦੇ। ਤਿਨਕੇ ਸਦਨ ਦੇਸ ਜਿਸ ਮਾਹੀ। ਇਹ ਦੋਹਾਂ ਗੁਰਸਿੱਖਾਂ ਦੇ ਜਿਸ ਇਲਾਕੇ ਜਿਸ ਦੇਸ਼ ਵਿੱਚ ਘਰ ਸੀ, ਭਾ ਉਧਾਰ ਬਹੁ ਨਰਨ ਤਹਾਹੀ। ਇਹਨਾਂ ਦੇ ਕਰਕੇ ਬਹੁਤੇ ਲੋਕਾਂ ਦਾ ਉਧਾਰ ਹੋ ਗਿਆ, ਭਲਾ ਹੋ ਗਿਆ ਹੈ। ਜਬ ਜਬ ਆਵੇ ਦਰਸ਼ਨ ਹੇਤਾ। ਜਦੋਂ ਵੀ ਮੰਨ ਲਓ ਤੇ ਮੰਗੋ ਮਹਾਰਾਜ ਦੇ ਦਰਸ਼ਨ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦੇ। ਸ਼ਬਦ ਪੜਤ ਨਾਰ ਬ੍ਰਿੰਦ ਸਮੇਤਾ, ਬਹੁਤ ਗੁਰਸਿੱਖਾਂ ਦੇ ਨਾਲ ਬਾਣੀ ਦੇ ਸ਼ਬਦ ਪੜਦੇ ਆਉਂਦੇ ਜੋਟੀਆਂ ਰੂਪ ਵਿੱਚ, ਭਵ ਬੰਧਨ ਤੇ ਹੋਏ ਨਿਰਾਰੇ। ਇਸ ਤਰ੍ਹਾਂ ਸੰਸਾਰ ਦੇ ਮੋਹ ਮਮਤਾ ਦੇ ਬੰਧਨਾ ਤੋਂ ਰਹਿਤ ਹੋ ਗਏ। ਸੰਗੀ ਅਪਰ ਅਨੇਕ ਉਧਾਰੇ, ਆ ਵੀ ਤਰੇ ਹੋਰ ਅਨੇਕਾਂ ਸੰਗੀ ਵੀ ਇਹਨਾਂ ਨੇ ਤਾਰ ਦਿੱਤੇ, ਪਾਲ ਲੰਘਾ ਦਿੱਤੇ ਹਨ। ਇੱਕ ਕਾਲੂ ਖੱਤਰੀ ਧਰ ਆਸਾ, ਇਸ ਤਰ੍ਹਾਂ ਇਹ ਪ੍ਰਸੰਗ ਅੱਗੇ ਹੋਰ ਚੱਲ ਪਿਆ ਹੈ। ਇਹ ਦੋ ਗੁਰਸਿੱਖਾਂ ਦਾ ਪ੍ਰਸੰਗ ਇੱਥੇ ਪੂਰਾ ਹੋਇਆ, ਸਮਾਂ ਵੀ ਉੱਧਰ ਪੂਰਾ ਹੋ ਗਿਆ। ਅਗਲਾ ਕਾਲੂ ਖੱਤਰੀ ਦਾ ਜਿਹੜਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਸੋ ਅੱਜ ਇੱਥੇ ਸਮਾਪਤੀ ਹੈ ਜੀ। ਜਬ ਜਬ ਆਵੈ ਦਰਸ਼ਨ ਹੇਤਾ, ਸ਼ਬਦ ਪੜਤ ਨਾਰ ਬ੍ਰਿੰਦ ਸਮੇਤਾ, ਭਵ ਬੰਧਨ ਤੇ ਹੋਏ ਨਿਰਾਰੇ, ਸੰਗੀ ਅਪਰ ਅਨੇਕ ਉਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਔਰ ਬ੍ਰਹਮ ਪਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇ, ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਦਾ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ ਰਾਖੋ ਹੀਏ ਪੁਰੂ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ ਤੁਮ